ਪਿਛਲੇ ਅਧਿਆਵਾਂ ਵਿੱਚ ਜਾਂ ਸੁਆਹ ਵਿੱਚ ਬੇਦੀਆਂ ਦੀ ਬੰਸ ਦਾ ਹਾਲ ਚਾਲ ਕਿਹਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਸ੍ਰੀ ਚੰਦ, ਜਿਸ ਤੋਂ ਇਹ ਦਾਸੀਆਂ ਦੀ ਸੰਪਤਾ ਚੱਲੀ, ਉਹ ਸਾਰੇ ਖੋਲ ਖੋਲ ਕੇ ਦੱਸਿਆ। ਉਹ ਪੜ੍ਹਿਆ ਸੁਣਿਆ ਹੈ ਇਸ ਤਰ੍ਹਾਂ, ਜਿਨ੍ਹਾਂ ਨੇ ਸਭ ਤੋਂ ਪਹਿਲੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸਾਰੀ ਜਿਹੜੀ ਕਥਾ ਹੈ, ਮੱਧ ਤੋਂ ਲੈ ਕੇ ਅਖੀਰ ਤੱਕ ਖੋਲ ਖੋਲ ਸੁਣਾਈ। ਉਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਸਨ, ਜੋ ਬਾਬਾ ਬੁੱਢਾ ਸਾਹਿਬ ਜੀ ਦੀ ਹੰਸਵੰਸ ਵਿੱਚੋਂ ਸਨ। ਬਾਬਾ ਬੁੱਢਾ ਸਾਹਿਬ ਜੀ ਤੋਂ ਬਾਅਦ ਵਿੱਚ ਕੌਣ ਹੋਇਆ, ਉਹਨਾਂ ਤੋਂ ਅੱਗੇ ਹੋਰ ਕੌਣ ਹੋਇਆ, ਇਸ ਤਰ੍ਹਾਂ ਉਹਨਾਂ ਦੇ ਨਾਂ ਖੋਲ ਖੋਲ ਬਿਆਨ ਕੀਤੇ। ਉਹ ਸਾਰੇ ਪ੍ਰਸੰਗ ਆਪਾਂ ਪਿੱਛੇ ਸੁਣ ਚੁੱਕੇ ਹਾਂ। ਉਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਨੇ ਕਿਹਾ ਵੀ ਇਸ ਤਰ੍ਹਾਂ ਸਤਿਗੁਰਾਂ ਦਾ ਇਤਿਹਾਸ ਮੈਨੂੰ ਕੈਂਥਲ ਦੇ ਰਾਜੇ ਦੇ ਉਦਮ ਦੇ ਸਦਕਾ ਜੋ ਪਟਿਆਲੇ ਵਾਲੀ ਬੀਬੀ ਬਾਬਾ ਸਿੰਘ ਦੀ ਪੁੱਤਰੀ ਸੀ, ਜੋ ਰਾਮ ਕੌਣ ਸੀ ਜੋ ਮੇਰੇ ਤੱਕ ਪਹੁੰਚ ਸਕਿਆ, ਉਸਦਾ ਮੈਂ ਸ਼ੰਦਾਬੰਦੀ ਵਿੱਚ ਉਲੱਥਾ ਕੀਤਾ ਹੈ। ਇਸੇ ਤਰ੍ਹਾਂ ਕੋਈ ਜਿਹੜੀ ਇਹ ਕਥਾ ਹੈ, ਮੈਂ ਭਾਈ ਮਨੀ ਸਿੰਘ ਜੀ ਨੇ ਜੋ ਜਨਮ ਸਾਖੀ ਲਿਖੀ ਹੈ ਉਹਤੋਂ ਲਈ ਹੈ। ਸਿੱਖਾਂ ਦੇ ਮੁੱਖ ਰਾਹੀਂ ਇਹ ਕਥਾ ਸੁਣੀ, ਉਹ ਵੀ ਮੈਂ ਬਿਆਨ ਕਰ ਦਿੱਤੀ ਹੈ। ਜਾਂ ਜਿੱਥੇ ਜਿੱਥੇ ਮੈਂ ਦਰਸ਼ਨ ਕੀਤੇ ਧਰਮ ਸਥਾਨਾਂ ਤੋਂ, ਜਿੱਥੇ ਜਿਵੇਂ ਪ੍ਰਸੰਗ ਸੁਣਿਆ, ਉਹ ਵੀ ਮੈਂ ਸ਼ੰਦਾਬੰਦੀ ਵਿੱਚ ਬਿਆਨ ਕਰ ਦਿੱਤਾ ਹੈ। ਕਿਉਂਕਿ ਗੁਰੂ ਕਾਂਸ਼ੀ ਸ੍ਰੀ ਦਮਦਮਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਥੋੜ੍ਹੇ ਰੂਪ ਵਿੱਚ ਇਸ ਵੇਲੇ ਕਵਿਤਾ ਕਰ ਸਾਰਾ ਇਤਿਹਾਸ ਸਨ ਉਹਨਾਂ ਦੀ ਜੀਵਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਉਸ ਵੇਲੇ ਉੱਥੇ ਪੁਜਾਰੀਆਂ ਦਾ ਪਹਿਰਾ ਸੀ, ਉਹਨਾਂ ਨੇ ਕੋਈ ਖਾਸ ਦਿਲਚਸਪੀ ਨਹੀਂ ਲਈ। ਇਹਨਾਂ ਇੱਧਰੋਂ ਉੱਧਰੋਂ ਕੋਈ ਜਿਹੜੇ ਪੁਰਾਣੇ ਰਿਹਾ ਅਤੇ ਉਹ ਕਰ ਦਿੱਤਾ, ਕਥਨ ਕਰ ਦਿੱਤਾ ਹੈ। ਗੁਰੂ ਕਾਸ਼ੀ ਧੰਨਵਾਦ ਸਾਹਿਬ ਦਾ ਇਤਿਹਾਸ ਬਹੁਤ ਲੰਬਾ ਚੌੜਾ। ਗੁਰੂ ਮਹਾਰਾਜ ਨੇ ਉੱਠ ਬੈਠ ਕੇ ਬੇਅੰਤ ਬੇਅੰਤ ਕੌਤਕ ਕੀਤੇ, ਬੇਅੰਤ ਬੇਅੰਤ ਵਰਦਾਨ ਦਿੱਤੇ। ਸਾਰੀ ਗੁਰਬਾਣੀ ਦੀ ਜਿਹੜੀ ਕਥਾ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ 48 ਸਿੰਘਾਂ ਨੂੰ ਸਰਵਣ ਕਰਾਈ। ਇਸ ਗੁਰਬਾਣੀ ਦੀ ਕਥਾ ਸੁਣਦਿਆਂ ਸੁਣਦਿਆਂ ਸਾਰੇ ਸਿੰਘਾਂ ਦੀਆਂ ਅੰਤਰਮੁਖ ਗਲਤੀਆਂ ਹੋ ਗਈਆਂ, ਸਮਾਧੀ ਵਿੱਚ ਸਥਿਤ ਹੋ ਗਏ ਸਨ। ਫਿਰ ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਭਾਈ ਮਨੀ ਸਿੰਘ ਅਤੇ ਭਾਈ ਦੀਪ ਸਿੰਘ ਜੀ ਨੂੰ ਸੰਬੋਧਨ ਕਰਦਿਆਂ ਕਿਹਾ ਵੀ ਤੁਸੀਂ ਇਹ ਗੁਰਬਾਣੀ ਦੀ ਕਥਾ ਕਰਨੀ ਹੈ, ਪਿਆਰ ਕਰਨਾ ਹੈ, ਵਿਦਿਆ ਪੜ੍ਹਾਉਣੀ। ਇਹਨਾਂ ਨੇ ਬੇਨਤੀ ਕੀਤੀ ਜਦੋਂ ਅਸੀਂ ਪਾਣੀ ਦੀ ਕਥਾ ਕਰਾਂਗੇ ਸਾਡੀ ਬਾਹਜ ਮੁੱਖ ਗਲਤੀ ਹੋਵੇ। ਇਸ ਕਰਕੇ ਮਹਾਰਾਜ ਬੇਨਤੀ ਹੈ ਵੀ ਸਾਨੂੰ ਮਾਫ਼ੀ ਬਖਸ਼ੋ। ਗੁਰੂ ਮਹਾਰਾਜ ਨੇ ਪ੍ਰਸੰਨ ਹੋ ਕੇ ਵਰ ਦਿੱਤਾ ਸੀ ਕਿ ਇਹ ਭਾਈ ਮਨੀ ਸਿੰਘ ਜੇ ਸਾਡੀ ਆਗਿਆ ਮੰਨ ਕੇ ਤੁਸੀਂ ਇਹ ਗੁਰਬਾਣੀ ਦੀ ਸਾਡੀ ਵਾਂਗ ਕਥਾ ਵਾਰਤਾ ਕਰਦੇ ਰਹੋ, ਸੰਗਤ ਨੂੰ ਸਿੰਘਾਂ ਨੂੰ ਸੁਣਾਉਂਦੇ ਰਹੋਗੇ, ਕੋਈ ਐਸਾ ਸਮਾਂ ਵੀ ਆ ਜਾਏ ਦੁਸ਼ਟ ਲੋਕ ਤੁਹਾਡਾ ਬੰਦ-ਬੰਦ ਕੱਟਣ ਲੱਗ ਪੈਣ। ਇਸ ਤਰ੍ਹਾਂ ਦਾ ਇਹ ਗੁਰਬਾਣੀ ਦਾ ਸਰਵਣ ਕਰਕੇ ਤੁਹਾਨੂੰ ਅਨੰਤ ਮਸਤੀ ਪ੍ਰਾਪਤ ਹੈ, ਇਹ ਉਸ ਵੇਲੇ ਵੀ ਇਹ ਆਨੰਦ ਮਸਤੀ ਬਣੀ ਰਹੇਗੀ, ਕੋਈ ਫਰਕ ਨਹੀਂ ਆਏਗਾ। ਇਸ ਕਰਕੇ ਗੁਰਬਾਣੀ ਦੀ ਕਥਾ ਵਿਆਖਿਆ ਤੁਸੀਂ ਸੰਗਤ ਵਿੱਚ ਕਰਦੇ ਕਰਾਉਂਦੇ ਰਹਿਣਾ ਹੈ। ਬਾਬਾ ਦੀਪ ਸਿੰਘ ਜੀ ਨੂੰ ਵੀ ਸੰਬੋਧਨ ਕਰਕੇ ਆਪ ਜੀ ਨੇ ਗੁਰੂ ਕਾਂਸ਼ੀ ਕਿਹਾ ਸੀ ਕਿ ਸਾਰਾ ਵੀ ਇਹ ਵੱਧ ਤੋਂ ਵੱਧ ਗੁਰਬਾਣੀ ਨੂੰ ਪ੍ਰਚਾਰਨਾ ਹੈ। ਇਹਨਾਂ ਨੇ ਵੀ ਇਹੀ ਬੇਨਤੀ ਕੀਤੀ ਕਿ ਬਾਜ ਮੁੱਖ ਬਿਰਤੀ ਹੋਣ ਨਾਲ ਐਸਾ ਨਾ ਹੋਵੇ। ਆਪ ਜੀ ਨੇ ਉਹ ਜੋ ਭਵਿੱਖ ਵਿੱਚ ਆਪ ਜੀ ਨੇ ਮਹਾਨ ਸ਼ਹਾਦਤ ਪਰ ਨਹੀਂ ਹੈ ਤਲੀ ਅਤੇ ਸੀਸ ਤਰਕੇ ਦੁਸ਼ਟਾਂ ਦਾ ਲਾਸ ਕਰਨਾ ਹੈ, ਸੀਸ ਦਾ ਬਲੀਦਾਨ ਦੇਣਾ ਹੈ, ਉਹ ਸਾਰਾ ਕੁਝ ਜਾਣ ਕੇ ਬਚਨ ਕਿਹਾ ਵੀ ਤੁਸੀਂ ਕਹਿੰਦੇ ਬਾਜ ਮੁੱਖ ਬਿਰਤੀ ਹੋਣ ਤੋਂ ਆਹ ਆਨੰਦ ਮਸਤੀ ਨਾ ਫਰਕ ਆ ਜਾਏ, ਐਸਾ ਵੀ ਹੋਇਆ ਆਹ ਦੁਸ਼ਟਾਂ ਦਾ ਲਾਸ ਕਰਨ ਲਈ ਖੰਡਾ ਖੜਕਾਉਂਦਿਆਂ ਹੋਇਆਂ ਕਿਤੇ ਸੀਸ ਵੀ ਜੰਗ ਯੁੱਧ ਵਿੱਚ ਤੁਹਾਡਾ ਲੱਥ ਜਾਏ ਵੱਖਰਾ ਹੋ ਜਾਏ ਤੇ ਫਿਰ ਵੀ ਕੋਈ ਫਰਕ ਨਹੀਂ ਆਏਗਾ। ਇਸ ਕਰਕੇ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਦਾ ਪਾਲਣ ਭਾਈ ਮਨੀ ਸਿੰਘ ਜੀ ਸ੍ਰੀ ਅੰਮ੍ਰਿਤਸਰ ਰਹੇ ਕਰਦੇ ਰਹੇ, ਨਾਲ ਦੀਵਾਨ ਹਾਲ ਵਿਖੇ ਕਥਾ ਸੰਗਤ ਨੂੰ ਲੜੀਵਾਰ ਸੁਣਾਉਂਦੇ ਰਹੇ। ਜਿੱਥੋਂ ਹੈ ਤਾਂ ਦਮਦਮੇ ਸਾਹਿਬ ਦੀ ਟਿਕਾ ਲਈ ਉੱਥੇ ਉਹ ਭਾਈ ਮਨੀ ਉੱਥੇ ਮੁਕੀ, ਉਹ ਕਥਾ ਸੁਣ ਕੇ ਐਤਾ ਮੁਕੀ ਸਾਰਿਆਂ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਕੀ ਸਭ ਉਹਨਾਂ ਦੇ ਵਿਦਿਆਰਥੀ ਹੈ। ਕੋਈ ਦਮਦਮੀ ਟਕਸਾਲ ਦਾ ਗਿਆਨੀ ਕਹਾ ਲਏ ਜਾਂ ਵਿਦਿਆਰਥੀ ਕਹਾ ਲਏ, ਉਹ ਤਾਂ ਹੈਗਾ ਯੋਗ। ਬਾਕੀ ਜਿਹੜਾ ਕੋਈ ਆਪਣੇ ਹਮੇ ਨੂੰ ਪੱਠੇ ਪਾਉਣੇ ਆ ਵੀ ਅਸੀਂ ਮੁਖੀ ਦਮਦਮੀ ਟਕਸਾਲ ਦੇ ਹਾਂ, ਦੂਜਾ ਕਹਿੰਦਾ ਮੈਂ ਮੁਖੀ ਅੱਜ ਕੱਲ੍ਹ ਦਮਦਮੀ ਟਕਸਾਲ ਦਾ, ਨਾ ਕੋਈ ਨਹੀਂ ਦਮਦਮੀ ਟਕਸਾਲ ਦਾ ਮੁਖੀ, ਨਿਰਾ ਝੂਠ ਬੋਲਦੇ ਸਾਰੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ। ਦਮਦਮੀ ਟਕਸਾਲ ਦੇ ਮੁਖੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਹੈ, ਜਿਨ੍ਹਾਂ ਨੇ 48 ਸਿੰਘਾਂ ਨੂੰ ਕਥਾ ਸੁਣਾਈ, 48 ਵਿਦਿਆਰਥੀ ਸਨ, ਕਿਸੇ ਨੂੰ ਉੱਥੋਂ ਮੁਖੀ ਬਣਾਇਆ? ਇਸ ਤਰ੍ਹਾਂ ਨਿਰਾ ਝੂਠ ਬੋਲਣ ਵਾਲੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਜਿੰਨੇ ਵੀ ਸੰਤ ਬਾਬਾ ਸੁੰਦਰ ਸਿੰਘ ਜੀ ਤੋਂ ਬਾਅਦ ਹੋਏ ਸਾਰੇ ਇਹ ਕਹਿੰਦੇ ਵੀ ਇਹ ਦਾਸ ਨੂੰ ਮਹਾਂਪੁਰਸ਼ਾਂ ਨੇ ਡਿਊਟੀ ਲਿਆਈ ਸੀ ਵਿੱਦਿਆ ਦੀ ਪੜ੍ਹਾਉਣ ਦੀ, ਅਤੇ ਦਾਸ ਨਿਭਾ ਰਿਹਾ। ਕੋਈ ਨਹੀਂ ਕਹਿੰਦਾ ਸੀ ਵੀ ਮੈਂ 14ਵਾਂ ਮੁਖੀ ਹਾਂ, ਮੈਂ 15ਵਾਂ ਮੁਖੀ ਹਾਂ। ਹੁਣ ਲਾੜਾ ਜਾ ਜਿਉਂ ਲੱਗਿਆ ਅਖਬਾਰਾਂ ਰਾਹੀਂ ਝੂਠ ਬੋਲਣ, ਪੈਸੇ ਦੇ ਕੇ ਉਹ ਸ਼ਰਮ ਹੀ ਲਾ ਤੀ ਇਹਨਾਂ ਨੇ। ਜਿਹੜਾ ਕਿਹੜਾ ਉੱਠਦਾ ਮੈਂ ਦਮਦਮੀ ਸਾਹਿਬ ਦਾ ਮੁਖੀ ਟਕਸਾਲ ਲੈ, ਦੂਜਾ ਕਹਿੰਦਾ ਮੈਂ ਘੱਟ ਨਹੀਂ ਹੈ। ਇਸੇ ਤਰ੍ਹਾਂ 5-7 ਬਣੇ ਅਤੇ ਇਸੇ ਤਰ੍ਹਾਂ ਫਿਰ ਦਮਦਮੀ ਟਕਸਾਲ ਨਾਲ ਵੀ ਨਹੀਂ ਸਰਦਾ, ਨਾਲ ਪੂਛ ਜਥਾ ਪਿੰਡਰਾਂ ਦੀ ਵੀ ਲਾਉਂਦੇ, ਪਿੰਡਰਾਂ ਵਾਲੇ ਵੀ ਅਸੀਂ ਹੈ, ਨਾ ਪਿੰਡਰਾਂ ਵਿੱਚ ਕੋਈ ਹੈ, ਨਾ ਕੋਈ ਜਾਇਦਾਦ ਹੈ, ਨਾ ਗੁਰਦੁਆਰੇ ਆ, ਇਸ ਤਰ੍ਹਾਂ ਇਹ ਜਿਹੜਾ ਝੂਠ ਮੋਠ ਹੈ ਕਲਯੁਗ ਦਾ ਪਹਿਰਾ, ਕਲਯੁਗ ਦਾ ਸਗਨ ਕੂੜ ਗੈਰ ਸੁਭਾਅ, ਕੂੜ ਫਿਰੈ ਪ੍ਰਧਾਨ ਬੇਲਾ ਲੋ। ਐ ਤਾਂ ਗੁਰੂ ਕਲਗੀ ਦੀ ਧਰਤੀ ਸਾਲ ਸੱਚ ਦਾ ਪ੍ਰਚਾਰ ਕਰਨ ਵਾਲੀ ਸੀ, ਹੁਣ ਜ਼ਿਆਦਾ ਝੂਠ ਦਾ ਪ੍ਰਚਾਰ ਬਹੁਤਾ ਕਰਨ ਲੱਗ ਪਈ। ਮਹਾਰਾਜ ਸਮਾਤੀ ਬਖਸ਼ੇ, ਜਿੱਥੇ ਕਿੱਥੇ ਕੋਈ ਕਥਾ ਕਰ ਗਿਆ ਧਰਤੀ ਦਾ ਵਿਦਿਆਰਥੀ ਅਖਵਾ ਸਕਦਾ ਹੈ, ਜਿਵੇਂ ਉਹ 48 ਸੀ। ਜਿਹੜਾ ਮੁਖੀ ਕਹਿਣਾ ਇਹ ਤਾਂ ਉਹ ਮੈਨੂੰ ਪੱਠੇ ਪਾ ਕੇ ਦੇਣਦਾਰ ਬਣਨਾ ਹੈ। ਜਦੋਂ ਕਿਤੇ ਅੰਤ ਦਾ ਸਮਾਂ ਆਇਆ, ਗੁਰੂ ਕਲਗੀਧਰ ਜੀ ਪੁੱਛ ਲੈਣਗੇ ਵੀ ਤੈਨੂੰ ਕਿਹਨੇ ਮੁਖੀ ਬਣਾਇਆ ਸੀ, ਕਿਹਨੇ ਗੱਦੀ ਦਿੱਤੀ ਸੀ, ਕੋਈ ਅਸੀਂ ਪੱਗ ਬੰਨੀ ਤੇਰੇ ਸਿਰ 'ਤੇ ਆ ਕੇ? ਇਸ ਕਰਕੇ ਜਵਾਬ ਨਹੀਂ ਹੋਵੇਗਾ। ਅਤੇ ਸਾਵਧਾਨ ਰਹਿਣਾ ਚਾਹੀਏ, ਕਦੇ ਵੀ ਆਪਣੇ ਆਪ ਨੂੰ ਵੀ ਅਸੀਂ ਟਕਸਾਲ ਦੇ ਮੁਖੀ ਹਾਂ ਅਤੇ ਕਹਿ ਕੇ ਵੱਡੀ ਬੱਜਰ ਗਲਤੀ ਨਾ ਕਰਨਾ ਚਾਹੀਏ। ਸੰਤ ਬਾਬਾ ਇੰਦਰ ਸਿੰਘ ਜੀ ਦੇ ਜਿੰਨੀਆਂ ਟਕਸਾਲਾਂ ਚੱਲ ਰਹੀਆਂ, ਪਿੰਡਾਂ ਵਾਲੀ ਸਾਖ ਹੈ, ਉਹਦੇ ਵਿੱਚੋਂ ਜਿੰਨੀਆਂ ਅੱਗੇ ਸਾਖਾਂ ਨੇ, ਉਹ 1 ਪੈਂਫਲ ਲਿਆ ਪਿੰਡਾਂ ਤੋਂ ਉਹਨਾਂ ਨੇ ਛਪਵਾਇਆ ਸੀ। ਇਹ ਸਾਰੀਆਂ ਦਮਦਮੀ ਟਕਸਾਲ ਦੀਆਂ ਸਾਖਾਂ ਹੈ। ਇੱਥੋਂ ਦੇ ਜਿਹੜੇ ਕੋਈ ਉਹ ਕਥਾ ਕਰਨ ਵਾਲੇ ਪੜ੍ਹਾਉਣ ਵਾਲੇ ਮੁਖੀ ਨਹੀਂ ਹੈ, ਨਾ ਕਹਿੰਦੇ ਮੈਂ ਵਧੀ ਬੈਠਾ ਮੁਖੀ, ਬਾਕੀ ਜਿਹੜੇ ਪਿੰਡ ਬੈਠੇ ਟਕਸਾਲ ਦੀ ਇੱਕ ਸੇਵਾਦਾਰ ਹੈ। ਨਾ ਜੇ ਸਾਡੇ ਵਿੱਚੋਂ ਕਿਸੇ ਨੇ ਇਹ ਜਨਾਇਆ ਵੀ ਅਸੀਂ ਮੁਖੀ ਹੈ, ਅਤੇ ਨਾ ਸਾਡੇ ਅਤੇ ਨਾ ਮਹਾਰਾਜ ਨੇ ਕੋਈ ਮੁਖੀ ਬਣਾਇਆ। ਇਸ ਕਰਕੇ ਸੰਗਤ ਖਾਲਸਾ ਪੰਥ ਵੀ ਸਤਰਕ ਰਹੇ, ਇਹ ਜਿਹੜੇ ਝੂਠ ਬੋਲਣ ਵਾਲੇ ਮੁਖੀ ਉਹਨਾਂ ਪੈਪਿਟਰ ਉਹਨਾਂ ਨੇ ਲਿਖਵਾਇਆ। ਗਿਆਨੀ ਕਿਰਪਾਲ ਸਿੰਘ ਜੀ ਨੇ ਕੋਲ ਬੈਠ ਕੇ ਦਰਬਾਰ ਸਾਹਿਬ ਦੇ ਲਿਖਿਆ ਸੀ। ਉਸ ਵੇਲੇ ਝੂਠ ਦਾ ਬੋਲਬਾਲਾ ਬਹੁਤ ਹੋ ਰਿਹਾ ਸੀ। ਫਿਰ ਮਹਾਂਪੁਰਸ਼ਾਂ ਨੂੰ ਕਹਿਣ ਲੱਗੇ, ਮਹਾਰਾਜ ਹੁਣ ਤੁਸੀਂ ਬੈਠੇ ਬੈਠੇ ਨੰਨਾ ਕਰ ਚੋ, ਨਹੀਂ ਤਾਂ ਹਨੇ ਪੀਰੀ ਹੋ ਜਾਣੀ ਹੈ। ਜਿਵੇਂ ਬਕਾਲੇ ਵਿੱਚ 22 ਕੱਥੀਆਂ ਲੱਗ ਗਈਆਂ ਸੀ, ਸਾਡੇ ਪਿੰਡਾਂ ਵਾਲੀਆਂ ਦੀਆਂ ਵੀ ਲੱਗ ਜਾਣ। ਇਹ ਮੇਰੀ ਗੱਦੀ, ਮੈਂ ਹੁਣ ਉਸ 'ਤੇ ਬੈਠਾ ਹੈ, ਮੈਂ ਬੈਠਾ ਹਾਂ। ਤੋ ਰੋ ਵਿਚਾਰ ਜਾਣੀ ਇਸ ਤਰ੍ਹਾਂ ਬਾਬਾ ਦੀਪ ਸਿੰਘ ਨੂੰ ਮਹਾਰਾਜ ਨੇ ਹੁਕਮ ਵਾਰਤਾ ਕਰਦੇ ਰਹਿਣਾ। ਕੋਈ ਐਸਾ ਸਮਾਂ ਆ ਜਾਏ, ਸੀ ਖਰਾ ਹੋ ਜਾਏ, ਤੜ ਵਖਰਾ ਹੋ ਜਾਏ, ਫਿਰ ਵੀ ਬਸਤੀ ਵਿੱਚ ਨਹੀਂ ਫਰਕ ਆ। ਇਸ ਤਰ੍ਹਾਂ ਮਹਾਰਾਜ ਦੇ ਗੁਰੂ 'ਤੇ ਫੁੱਲ ਚੜ੍ਹਾਉਂਦਿਆਂ ਹੋਇਆਂ ਬਾਬਾ ਜੀ ਨੇ ਤਾਂ ਗੁਰਬਾਣੀ ਦਾ ਪ੍ਰਚਾਰ ਹੁਣ ਗੁਰਬਾਣੀ ਦੇ ਸਰੂਪਾਂ ਰਾਹੀਂ ਹੋਣਾ ਹੈ। ਜਿੱਥੇ ਜਿੱਥੇ ਗੁਰਬਾਣੀ ਦੇ ਸਰੂਪ ਹੋਣਗੇ, ਬਾਣੀ ਦੀ ਪਾਰ ਹੋਏ, ਬਾਣੀ ਦਾ ਪਠਨ ਪਾਠਣ ਹੋਵੇਗਾ। ਜਿਸ ਕਰਕੇ ਆਪ ਜੀ ਨੇ ਉਹ ਗੁਰੂ ਕਾ ਸ਼੍ਰੀ ਦਮਦਮਾ ਸਾਹਿਬ ਬੈਠ ਕੇ ਗੁਰਬਾਣੀ ਦੇ 4 ਸਰੂਪ ਲਿਖੇ। ਇੱਕ ਤਾਂ ਗੋਬਿੰਦ ਸਿੰਘ ਸਾਹਿਬ ਗਏ ਸਨ, ਫਿਰ ਉਹਦਾ ਉਤਾਰਾ ਬਾਬਾ ਦੀਪ ਸਿੰਘ ਜੀ ਨੇ ਇੱਥੇ ਦਮਦਮੇ ਸਾਹਿਬ ਰੱਖਣ ਵਾਸਤੇ ਕਰ ਲਿਆ ਸੀ। ਉਸਨੂੰ ਹੁਣ ਵੀ ਉਹ ਬੜੇ ਬਾਬਾ ਜੀ ਕਹਿੰਦੇ ਨੇ। ਇੱਕ ਸ੍ਰੀ ਅਨੰਦਪੁਰ ਸਾਹਿਬ ਭੇਜ ਦਿੱਤਾ ਸੀ, ਇੱਕ ਅਕਾਲ ਤਖ਼ਤ ਸਾਹਿਬ 'ਤੇ ਭੇਜਿਆ ਸੀ। ਇਸ ਤਰ੍ਹਾਂ ਇਹ ਇੱਕ ਪਟਨਾ ਸਾਹਿਬ ਵੀ ਇਹ ਸਰੂਪ ਹੈਗਾ, ਉਹਨਾਂ ਦਾ ਲਿਖਿਆ ਹੋਇਆ। 4 ਸਰੂਪ 14 ਸਥਾਨਾਂ 'ਤੇ ਭੇਜੇ ਸਨ। ਇਸ ਤਰ੍ਹਾਂ ਉਹ ਵੀ ਆਪਣੇ ਆਪ ਨੂੰ ਕੋਈ ਮੁਖੀ ਨਹੀਂ ਅਖਵਾਏ। ਉਹਨਾਂ ਦਾ ਜੀਵਨ ਤੁਸੀਂ ਪੜ੍ਹ ਕੇ ਦੇਖ ਲਓ, ਭਾਈ ਮਨੀ ਸਿੰਘ ਜੀ ਦਾ ਜੀਵਨ ਪੜ੍ਹ ਕੇ ਦੇਖ ਲਓ, ਉੱਥੇ ਭਾਈ ਮਨੀ ਸਿੰਘ ਹੀ ਲਿਖਿਆ। ਭਾਈ ਗੁਰਦਾਸ ਜੀ ਵੀ ਕੋਈ ਲਿਖ ਕੇ ਮਹਾਰਾਜ ਦਾ ਜੀਵਨ ਪ੍ਰਚਾਰ ਕਰਕੇ ਮੁਖੀ ਨਹੀਂ ਬਣੇ। ਹੁਣ ਤੱਕ ਅਸੀਂ ਭਾਈ ਗੁਰਦਾਸ ਜੀ ਕਹਿੰਦੇ ਹਾਂ, ਭਾਈ ਮਨੀ ਸਿੰਘ ਜੀ ਕਹਿੰਦੇ ਹਾਂ, ਭਾਈ ਤਾਰ, ਭਾਈ ਮਤੀ ਦਾਸ, ਭਾਈ ਦਿਆਲਾ, ਸਾਰਿਆਂ ਨਾਲ ਭਾਈ ਸ਼ਬਦ ਲਾਉਂਦੇ। ਪਰ ਹੁਣ ਦੇਖ ਲਓ ਤੁਸੀਂ, ਆ ਭਾਈ ਭੂਈ ਛੱਡ ਕੇ ਕਹਿੰਦੇ ਅਸੀਂ ਮੁਖੀ ਹਾਂ ਜੀ। ਇਹ ਤਾਂ ਫਿਰ ਕੂਕੇ ਵਾਲਾ ਰਾਹ ਹੈ। ਉਹ ਕੂਕੇ ਕਹਿੰਦੇ ਸੀ, ਹੁਣ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਅਦ ਸਾਡੇ ਰਾਮ ਸਿੰਘ ਸਤਿਗੁਰੂ ਹੈ, ਉਹ ਮੁਖੀ ਹੋਏ, ਕਿਉਂਕਿ ਉਹਨਾਂ ਨੇ ਮਹਾਰਾਜ ਨੇ ਬਾਲਕ ਸਿੰਘ ਨੂੰ ਜੋ ਇਹ ਨਾਭੇ ਘੋੜੇ ਵਾਲੇ ਗੁਰਦੁਆਰੇ ਰਹਿੰਦਾ ਸੀ, ਉੱਥੇ ਆ ਕੇ ਇਹਨੂੰ ਗੱਦੀ ਦੇ ਗਏ ਸੀ ਮਹਾਰਾਜ। ਗੁਪਤ ਰੂਪ ਵਿੱਚ ਹਜ਼ੂਰ ਸਾਹਿਬ ਤੋਂ ਘੋੜੇ 'ਤੇ ਆਏ ਸੀ ਨਾ, ਕਹਿੰਦੇ ਇੱਥੇ ਆ ਕੇ ਗੱਦੀ ਦੇ ਗਏ ਮਹਾਰਾਜ। ਉੱਥੋਂ ਫਿਰ ਰਾਮ ਸਿੰਘ ਜੀ ਕਹਿੰਦੇ ਸਤਿਗੁਰੂ ਹੋ ਗਏ। ਇਸ ਤਰ੍ਹਾਂ ਉਹ ਗੱਦੀ ਚਲਾਈ ਫਿਰਦੇ, ਉਹ ਮੁਖੀ ਬਣੇ ਫਿਰਦੇ ਨੇ, ਹੁਣ ਤੱਕ ਸਤਿਗੁਰੂ ਲਿਖਦੇ ਹੈ। ਜਾਣੀ ਮੁਖੀ ਬਣਨ ਦੀ ਕੋਸ਼ਿਸ਼ ਹੈ, ਇਹ ਸਤਿਗੁਰੂ ਤਾਂ ਨਹੀਂ ਲਿਖਦੇ, ਜਾਣੀ ਮੁਖੀ ਗੱਲ ਉੱਥੇ ਹੀ ਹੈ। ਰੋਹ ਵਿਚਾਰ ਉਹ ਸਾਰਾ ਪਿਛੋਕੜ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੀਆਂ ਸਵੰਸ ਦਾ ਦੱਸਿਆ, ਜਿਨ੍ਹਾਂ ਨੇ ਸਾਰੀ ਕਥਾ ਸੁਣਾਈ ਸੀ ਉਹ ਪੜ੍ਹਿਆ, ਜਿਵੇਂ ਫਿਰ ਉਹਨਾਂ ਨੇ ਸੰਖੇਪਤ ਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਪ੍ਰਸੰਗ ਸੁਣਾਇਆ, ਉਹਦਾ ਲੱਥਾ ਕੀਤਾ, ਉਹ ਵੀ ਆਪਾਂ ਸੁਣ ਲਿਆ। ਫਿਰ ਸਿੰਘਾਂ ਨੇ ਬੇਨਤੀ ਕੀਤੀ ਸੀ ਵੀ ਮਹਾਰਾਜ ਭਾਈ ਸਾਹਿਬ ਤੁਸੀਂ ਖੋਲ੍ਹ ਖੋਲ੍ਹ ਕੇ ਸਾਰੇ ਪ੍ਰਸੰਗ ਸੁਣਾਓ, ਵੀ ਜਿਵੇਂ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਉਹ ਆਪਣੇ ਨਿੱਤ ਦਾ ਵਿਚਾਰ ਨੀਤੀ ਕਿਰਿਆ ਕੀਤੀ ਵੀ ਕਿਹੜੇ ਵੇਲੇ ਉੱਠਦੇ ਸਨ, ਕਿਸ ਤਰ੍ਹਾਂ ਉਹ ਸਮਾਧੀ ਵਿੱਚ ਸਥਿਤ ਹੁੰਦੇ ਸੀ, ਫਿਰ ਕਿਵੇਂ ਉਹ ਸਿੱਖ ਸੰਗਤ ਵਿੱਚ ਬੈਠ ਕੇ ਸਿੱਖੀ ਦਾ ਪ੍ਰਚਾਰ ਕਰਦੇ ਸੀ, ਕਿਹੜੇ ਕਿਹੜੇ ਸਾਰੇ ਸਿੱਖਾਂ ਦਾ ਨਾਮ ਲੈ ਕੇ ਤੇ ਪ੍ਰਸੰਗ ਕਹੋ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਆਪ ਜੀ ਨੇ ਉਹ ਸੁਣਾਈ ਦਿੱਤਾ ਸੀ ਸਿੰਘਾਂ ਨੂੰ। ਉਦੋਂ ਬਾਅਦ ਸਿੰਘਾਂ ਦੀ ਬੇਨਤੀ ਮੰਨ ਕੇ ਜਿਵੇਂ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਸੰਗ ਸੁਣਾਇਆ, ਉਹ ਅੱਜ ਸ਼ੁਰੂ ਕੁਝ ਪ੍ਰਸੰਗ ਪਿੱਛੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਵਿੱਚ ਆ ਗਏ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਆਪ ਚਰਨ ਛਰਨ ਚੱਲ ਕੇ ਆਏ ਸਨ, ਕਿਉਂਕਿ ਨੰਗੇ ਦੀ ਸਰਾਂ ਵਿੱਚੋਂ ਚੱਲਦੇ ਹੋਏ ਆਪ ਜੀ ਇੱਥੇ ਵਿੱਚ ਆ ਗਏ ਸਨ, ਇੱਥੇ ਬਲੋਚਾਂ ਦੀ ਧਾੜ ਪੈ ਗਈ ਸੀ, ਜਿਸ ਕਰਕੇ ਫਿਰ ਇੱਥੇ ਹੀ ਆਪ ਦੀ ਸ਼ਾਦੀ ਹੋਈ ਸੀ ਭਾਈ ਫੇਰੂ ਜੀ ਦੇ ਘਰ ਵਿੱਚ। ਔਖੀ ਵੀ ਨਾਮ ਦੀ ਇਸਤਰੀ ਅੱਖੀ ਵੀ ਆਸ ਹੋਏ, ਜਿਨ ਬਲਵੰਡ ਨੇ ਕਿਹਾ ਹੈ। ਇਹ ਜਿਹੜਾ ਦੇਵੀ ਚੰਦ ਗੁਰੂ ਅੰਗਦ ਸਾਹਿਬ ਜੀ ਦਾ ਸਹੁਰਾ ਸੀ, ਇਹ ਜ਼ਿਆਦਾ ਫਕੀਰ ਦੇਵੀ ਦਾ ਜ਼ਿਆਦਾ ਇਹ ਕਹਿੰਦੇ ਪਾਸ਼ਕ ਸੀ, 6 ਮਹੀਨੇ ਤੋਂ ਬਾਅਦ ਇਹ ਚਾਲੇ ਜਾਇਆ ਕਰਦਾ, ਯਾਤਰਾ ਕਰਿਆ ਕਰਦਾ ਸੀ। ਇਸ ਤਰ੍ਹਾਂ ਫਿਰ ਇਹ ਛੱਡ ਗਿਆ ਹੈ ਤੇ ਫਿਰ ਦਾ ਨਾਂ ਪਹਿਲਾਂ ਲੈਣਾ ਸੀ, ਬਾਅਦ ਵਿੱਚ ਗੁਰੂ ਮਹਾਰਾਜ ਦੀ ਚਰਨ ਛਰਨ ਸਾਹਿਬ ਹੋਇਆ, ਉਹਨਾਂ ਨੇ ਭਾਈ ਲੈਣਾ ਜੀ ਨੂੰ ਕਿਹਾ ਵੀ ਹੁਣ ਤੁਸੀਂ ਚੱਲਿਆ ਕਰੋ ਅੱਗੇ ਲੱਗ ਕੇ। ਇਹ ਹੁਣ ਭਾਈ ਯੋਧ ਰਾਹੀਂ ਗੁਰੂ ਨਾਨਕ ਸਾਹਿਬ ਦੇ ਬਾਣੀ ਪੜ੍ਹ ਕੇ ਉਹ ਪਾਸ਼ਕ ਬਣ ਗਏ ਸੀ, ਕਹਿਣ ਲੱਗੇ ਵੀ ਚੱਲ ਤਾਂ ਬਣਦੇ ਹੈ, ਪਰ ਪਹਿਲਾਂ ਕਰਤਾਰਪੁਰ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਂਗੇ, ਉਦੋਂ ਬਾਅਦ ਵੀ ਜਿਵੇਂ ਤੁਸੀਂ ਕਹਿੰਦੇ ਉਵੇਂ ਕਰਾ ਲਵਾਂਗੇ। ਇਹ ਜਿੰਨੇ ਕਡੋਲ ਵਾਸੀ ਸੀ ਕਹਿੰਦੇ ਵੀ ਅੱਗਾ ਤੁਹਾਡਾ ਪਿੱਛਾ ਸਾਡਾ, ਇਹ ਜਿੱਥੇ ਵੀ ਲਿਜਾਓਗੇ ਅਸੀਂ ਦਰਸ਼ਨ ਕਰਾਂਗੇ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਅੱਗੇ ਹੋ ਕੇ ਸਾਰੇ ਜਥੇ ਨੂੰ ਲੈ ਕੇ ਸ਼੍ਰੀ ਕਰਤਾਰਪੁਰ ਸਾਹਿਬ ਨੇੜੇ ਪਹੁੰਚ ਗਏ ਸਨ ਤੇ ਘੋੜੀ ਉੱਪਰ ਆਪ ਚੜ੍ਹੇ ਹੋਏ ਸਨ। ਪਹਿਲੀ ਵਾਰੀ ਆ ਰਹੇ ਸਨ ਕਿ ਜਿਸ ਕਰਕੇ ਦਾ ਪ੍ਰਚਾਰ ਕਰਨਾ ਉਹ ਆ ਰਹੇ ਨੇ, ਜਿਸ ਕਰਕੇ ਗੁਰੂ ਨਾਨਕ ਸਾਹਿਬ ਜੀ ਬਾਹਰ ਬਾਹਰ ਜਿੱਧਰੋਂ ਆ ਰਹੇ ਸੀ ਉੱਧਰ ਹੀ ਚਲੇ ਗਏ ਸਨ। ਇਹ ਘੋੜੀ 'ਤੇ ਖੜੋਤੇ ਜਗ੍ਹਾ ਤੱਕਾਂ ਜੇ ਕਰ ਰਹੇ ਸਨ। ਮਹਾਰਾਜ ਨੇ ਪੁੱਛ ਲਿਆ, ਪੁਰਸ਼ਾ ਕਿਵੇਂ ਖੜੋਤਾ ਹੈ, ਕਿੱਧਰ ਨੂੰ ਜਾਣਾ ਹੈ? ਇਹਨਾਂ ਨੇ ਸਹਿਜੇ ਕਹਿਤਾ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਹੈ, ਮੈਂ ਪਹਿਲੀ ਵਾਰੀ ਆਇਆ ਹਾਂ, ਮੈਨੂੰ ਪਤਾ ਨਹੀਂ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਪੁਰਸ਼ਾ ਆ ਸਾਡੇ ਪਿੱਛੇ ਪਿੱਛੇ, ਅਸੀਂ ਤੈਨੂੰ ਉਹਨਾਂ ਦੇ ਕੋਲ ਲੈ ਜਾਂਦੇ ਹਾਂ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਭਾਈ ਲਹਿਣਾ ਜੀ ਘੋੜੀ ਉੱਪਰ ਚੜ੍ਹੇ ਚੜ੍ਹਾਏ, ਆਪ ਪੈਦਲ ਹੀ ਮਹਾਰਾਜ ਆ ਗਏ। ਸਾਹਮਣੇ ਉਹ ਪਿੱਪਲ ਦੇ ਦਰਖਤ ਵੱਲੀ ਇਸ਼ਾਰਾ ਜਿਹਾ ਕਰਕੇ ਕਹਿੰਦੇ ਵੀ ਇੱਥੇ ਤਾਂ ਭਾਈ ਲਹਿਣਾ ਘੋੜੀ ਬੰਨਦੇ, ਔਰ ਸਾਹਮਣੇ ਦਰਵਾਜ਼ਾ ਹੈ, ਅੰਦਰ ਜਾ ਕੇ ਜਿਨ੍ਹਾਂ ਦਾ ਨਾਂ ਤੂੰ ਲੈਣਾ ਉਹਨਾਂ ਦੇ ਦਰਸ਼ਨ ਕਰ ਲੈ। ਅਤੇ ਗੁਰੂ ਨਾਨਕ ਸਾਹਿਬ ਜੀ ਇਉਂ ਕਹਿ ਕੇ ਆ ਪਿਛਲੀ ਤਰਫ ਜਿਹੜਾ ਛੋਟਾ ਜਿਹਾ ਦਰਵਾਜ਼ਾ ਸੀ ਉਹਦੇ ਵਿੱਚ ਹੀ ਆ ਕੇ ਅਤੇ ਅੱਗੇ ਹੀ ਅਸਥਾਨ 'ਤੇ ਸਜ ਗਏ। ਇਧਰ ਆਪ ਇਸ਼ਨਾਨਾ ਕਰਕੇ ਜਦੋਂ ਅੰਦਰ ਗਏ ਅਤੇ ਨਮਸਕਾਰ ਕੀਤੀ ਹੈ, ਫਿਰ ਜਦੋਂ ਚੌਂਕੜਾਂ ਮਾਰ ਕੇ ਦਰਸ਼ਨ ਕਰਨ ਲੱਗੇ, ਵੇਖਿਆ ਵੀ ਇਹ ਤਾਂ ਉਹੀ ਨੇ ਜਿਹੜੇ ਸਾਨੂੰ ਰਸਤਾ ਦਿਖਾਲਦੇ ਹੋਏ ਅੱਗੇ ਅੱਗੇ ਆਏ ਹੈ। ਕਹਿੰਦੇ ਵੀ ਬਹੁਤ ਵੱਡੀ ਬੱਜਰ ਗਲਤੀ ਹੋ ਗਈ, ਇਹਨਾਂ ਦੇ ਦਰਸ਼ਨ ਕਰਨ ਆਏ ਸੀ, ਇਹਨਾਂ ਦੇ ਬਚਨ ਸੁਣ ਕੇ ਲਾਹਾ ਲੈਣਾ ਸੀ, ਮੈਂ ਘੋੜੀ ਉੱਪਰ ਚੜਿਆ ਚੜਾਇਆ ਪੈਦਲ, ਇਹ ਤਾਂ ਬਹੁਤ ਬੇਅਦਬੀ ਹੋ ਗਈ, ਇਹ ਤਾਂ ਬਹੁਤ ਵੱਡੀ ਬੱਜਰ ਗਲਤੀ ਹੋ ਗਈ, ਇਹ ਕਿਵੇਂ ਮਾਫ਼ ਹੋ ਗਏ, ਚੋਰ ਰਹੇ ਨੇ। ਮਹਾਰਾਜ ਨੇ ਪੁੱਛ ਲਿਆ, ਕਹਿੰਦੇ ਵੀ ਕੀ ਗੱਲ ਹੈ, ਉਦਾਸ ਜੋ ਕਿਉਂ ਹੋ ਗਏ? ਕਹਿੰਦਾ ਮਹਾਰਾਜ ਕੀ ਦੱਸੀਏ, ਮੈਨੂੰ ਨਹੀਂ ਪਤਾ ਸੀ ਵੀ ਆਪ ਹੀ ਗੁਰੂ ਨਾਨਕ ਸਾਹਿਬ ਹੋ, ਮੈਥੋਂ ਤਾਂ ਬਹੁਤ ਵੱਡੀ ਭੁੱਲ ਬੇਅਦਬੀ ਹੋ ਗਈ ਮਹਾਰਾਜ, ਮੈਂ ਤਾਂ ਤੁਹਾਡੀ ਸ਼ਰਨ ਹੋਣਾ ਸੀ, ਤੁਹਾਡਾ ਸਿੱਖ ਸੱਜਣਾ ਸੀ, ਤੁਹਾਡੀ ਬਾਣੀ ਮੈਂ ਪੜ੍ਹਦਾ ਹਾਂ, ਜੋਧ ਰਾਏ ਨੇ ਮਹਾਰਾਜ ਮੈਨੂੰ ਲਗਨ ਲਾਈ ਹੈ ਤੁਹਾਡੀ ਬਾਣੀ ਦੀ, ਇਸ ਕਰਕੇ ਮਹਾਰਾਜ ਤੁਸੀਂ ਕਿਰਪਾ ਕਰੋ, ਸਾਰੀਆਂ ਭੁੱਲਾਂ ਮਾਫ਼ ਕਰ ਦਿਓ। ਮਹਾਰਾਜ ਕਹਿੰਦੇ ਵੀ ਤੇਰਾ ਨਾਂ ਕੀ ਹੈ? ਕਹਿੰਦੇ ਮਾਪਿਆਂ ਨੇ ਲਹਿਣਾ ਰੱਖਿਆ ਹੈ। ਹੱਸ ਕੇ ਕਹਿਣ ਲੱਗੇ ਵੀ ਜਿਹੜਾ ਲੈਣ ਵਾਲਾ ਹੁੰਦਾ ਨਾ, ਉਹ ਕਹਿੰਦੇ ਉੱਚੇ ਥਾਂ ਘੋੜੇ 'ਤੇ ਚੜਕੀ ਆਉਂਦਾ ਹੁੰਦਾ, ਜਿਹੜਾ ਦੇਣ ਵਾਲਾ ਹੁੰਦਾ ਉਹ ਨੀਵਾਂ ਹੁੰਦਾ ਹੈ, ਇਸ ਕਰਕੇ ਤੂੰ ਲੈਣਾ ਹੈ, ਅਸੀਂ ਤੈਨੂੰ ਦੇਣਾ ਹੈ, ਅਤੇ ਤੂੰ ਕਿਉਂ ਆਰਾਮ ਹੈ, ਲੈਣ ਵਾਲਾ ਉੱਚਾ ਹੀ ਆਉਂਦਾ ਹੁੰਦਾ ਹੈ। ਕਿਉਂ ਮਹਾਰਾਜ ਨੇ ਜਦੋਂ ਮਿਹਰ ਭਰੇ ਖੁਸ਼ੀ ਨਾਲ ਬਚਨ ਕਰ ਦੇਖਣ ਗਏ, ਫਿਰ ਮਨ ਮੰਨ ਗਿਆ ਵੀ ਹੁਣ ਇੱਥੇ ਰਹਿਣਾ, ਅੱਗੇ ਉੱਗੇ ਨਹੀਂ ਜਾਣਾ ਜਵਾਲਾ ਜੀ ਦੇਵੀ ਨੇ। ਇਸ ਤਰ੍ਹਾਂ ਫਿਰ ਉਹ ਸਾਥੀਆਂ ਨੂੰ ਕਹਿਣ ਲੱਗੇ ਵੀ ਤੁਸੀਂ ਜਾਓ, ਅਸੀਂ ਤਾਂ ਜਿੱਥੇ ਆਉਣਾ ਸੀ ਆ ਗਏ। ਕਹਿੰਦੇ ਜੀ ਹੁਣ ਅੱਗੇ ਕੌਣ ਜਾਊ? ਕਹਿੰਦੇ ਅੱਗੇ ਤੁਸੀਂ ਆਪੇ ਜਾਓ। ਉਹ ਕਈ ਹੁਣ ਇਤਿਹਾਸਕਾਰ ਜਿਹੜੇ ਆ ਢਾਡੀ ਕਵੀਸ਼ਰ ਜੇ ਐਵੇਂ ਮਗ ਜ ਮਾਰੀ ਜਾਂਦੇ ਹੈ, ਕਹਿੰਦੇ ਬਾਹਰਾ ਜਾਂਦੇ ਹੁੰਦੇ ਸੀ, ਨਾ ਤਾਂ ਜਾਂਦਾ ਤਾਂ ਸਹੁਰਾ ਸੀ, ਇਹ ਤਾਂ ਪਹਿਲੀ ਵਾਰੀ ਲੈ ਕੇ ਚੱਲੇ ਸੀ, ਸ਼ਰਤ ਇਹ ਸੀ ਵੀ ਪਹਿਲਾਂ ਗੁਰੂ ਨਾਨਕ ਦੇ ਦਰਸ਼ਨ ਕਰਾਂਗਾ ਫਿਰ ਅੱਗੇ ਵੇਖਾਂਗੇ। ਉਹ ਕਈ ਇਸ ਤਰ੍ਹਾਂ ਇਤਿਹਾਸ ਪੜ੍ਹੇ ਤੋਂ ਬਗੈਰ, ਨਾ ਕੋਈ ਕਿਸੇ ਤੋਂ ਦੇਖਿਆ ਸੁਣਿਆ ਜਿਹਨੇ ਕੋਈ ਇਹ ਸਾਰਾ ਇਤਿਹਾਸ ਚੰਗੀ ਤਰ੍ਹਾਂ ਕੋਕਿਆ ਪੜਤਾਲਿਆ ਹੈ, ਬਸ ਮਗਜ਼ ਖਪਾਈ ਕਰੀ ਜਾਂਦੇ ਹੈ। ਜਿਵੇਂ ਆ 40 ਮੁਕਤਿਆਂ ਦਾ ਪ੍ਰਸੰਗ, ਬਈ ਉਹ ਅਨੰਦਪੁਰ ਦੇ ਵਿੱਚ ਜਿਨ੍ਹਾਂ ਨੇ ਬਦਾਵੇ ਲਿਖਦੇ ਸੀ, ਮਹਾਰਾਜ ਨੇ ਕਦੇ ਗੀਸੇ ਵਿੱਚ ਉਹ ਕਾਗਜ਼ ਸੰਭਾਲ ਕੇ ਰੱਖਿਆ, ਇੱਥੇ ਮੁਕਤਸਰ ਆ ਕੇ ਫਿਰ ਉਹ ਕਾਗਜ਼ ਕਹਿੰਦੇ ਬਾਹਰ ਕੱਢਿਆ, ਫਿਰ ਟੁੱਟੀ ਗੰਢੀ ਵੀ ਕਿੱਧਰ ਲਏ ਚਮਕੋ ਅਨੰਦਪੁਰ ਵਾਲੇ 40 ਮੁਕਤੇ, ਕਿੱਥੇ ਆ ਮੁਕਤਸਰ ਦੇ ਕੋਲ ਦੇ 40 ਮੁਕਤੇ, ਮਾਤਾ ਭਾਗ ਕੌਰ ਜੀ ਨਾਲ ਜਿਹੜੇ ਆਏ ਮਹਾਂ ਸਿੰਘ ਵਰਗੇ ਉਹ ਸੀ 40, ਉਹ ਤਾਂ ਪੰਚਾਇਤੀਆਂ ਰਾਹੀਂ ਇੱਥੇ ਹੀ ਲਿਖਿਆ ਗਿਆ ਸੀ ਬਦਾਵਾ। ਉਹ ਜਿਹੜੇ ਬਦਾਵੇ ਲਿਖਣ ਵਾਲੇ ਸੀ, ਮਹਾਰਾਜ ਨੇ ਕਹਿ ਤਾ ਵੀ ਜਿਹੜੇ ਭੱਜ ਜਾਣਗੇ ਬਚੇਗਾ ਕੋਈ ਨਹੀਂ, ਲਿਖ ਦਿੱਤੇ ਸੀ, ਫਿਰ ਉਹ ਵੇਖ ਲਓ ਸਾਰੇ ਸਰਸਾ ਦੇ ਭੇਟ ਹੋਏ, ਅਤੇ ਮਾਤਾ ਭਗੌੜੀ ਹੋ ਗਈ ਸੀ, ਮਾਤਾ ਦੇ ਨਾਲ ਵੀ ਹੋਇਆ ਉਵੇਂ ਹੀ। ਜਿਹੜੇ ਹੋਣਗੇ ਭੱਜਣਗੇ ਨਾ, ਉਹ ਸੁਖੀ ਤਾਂ ਹੋਣਗੇ ਨਹੀਂ, ਔਖੇ ਜ਼ਰੂਰ ਹੋਣਗੇ। ਇਸ ਕਰਕੇ ਜਿਹੜੇ ਉੱਥੇ ਸੀ ਉਹ ਤਾਂ 40 ਚੁੜੀ ਨਹੀਂ, ਉਹ ਤਾਂ ਮਹਾਰਾਜ ਨਾਲ ਜਿਹੜੇ ਆਏ ਸੀ ਨਾ, ਪੂਰੇ ਸਾਬਤ ਉਤਰੇ ਸੀ, ਉਹ 40 ਸੀ, ਕੋਈ ਉਹ ਵਧਾਵਾ ਲਿਖਣ ਵਾਲੇ 40 ਨਹੀਂ ਸੀ। ਇਹ ਲਾਣਾ ਉੱਥੋਂ ਗੁੜੀ ਜਾਣੇ ਨੇ, ਉਹਦੇ ਨਾਲ ਜੋੜੀ ਜਾਂਦਾ, ਉਹ ਤਾਂ ਸਨਮੁਖ ਹੋ ਕੇ ਮਹਾਰਾਜ ਦੇ ਕੋਲ ਲੜੇ ਨੇ 40 ਦੇਵਕੌਰ ਦੀ ਗੜੀ ਵਿੱਚ, ਭਾਈ ਆਲਮ ਸਿੰਘ ਵਰਗੇ, ਭਾਈ ਉਦੇ ਸਿੰਘ ਵਰਗੇ, ਵਿਚਿੱਤਰ ਸਿੰਘ ਵਰਗੇ, ਉਹਨਾਂ ਨੂੰ ਅਸੀਂ ਕਿਵੇਂ ਕਹਿ ਸਕਦੇ ਵੀ ਉਹਨਾਂ ਨੇ ਵਧਾਵਾ ਲਿਖਿਆ ਸੀ? ਵਧਾਵਾ ਲਿਖਣ ਵਾਲੇ ਤਾਂ ਉੱਥੇ ਬਹੁਤ ਹੀ ਸੀ ਅਨੰਦਪੁਰ ਦੇ ਵਿੱਚ, ਉੱਠੋ ਹਾਰੀਏ ਵੀ, ਦੁਆਬੀਏ ਵੀ, ਮਾਝੇ ਵਾਲੇ, ਮਾਲਵੇ ਵਾਲੇ, ਸਾਰਾ ਹੀ ਲਾਣਾ ਸੀ ਉੱਥੇ, ਉਹਨਾਂ ਦੀ ਗਿਣਤੀ ਗੁਣਤੀ ਕੋਈ ਨਹੀਂ ਸੀ, ਉਹ ਵੱਖਰੇ ਸਨ। ਇਸ ਤਰ੍ਹਾਂ ਜਿੰਨਾ ਚਿਰ ਕੋਈ ਇਤਿਹਾਸ ਚੰਗੀ ਤਰ੍ਹਾਂ ਪੜ੍ਹਦਾ ਸੁਣਦਾ ਨਹੀਂ, ਫਿਰ ਉਹ ਐਂ ਉਲਟ ਪੁੱਟ ਬਸ ਸੰਗਤ ਰੂਪ ਵਿੱਚ ਕਹੀ ਸੁਣਾਈ ਜਾਂਦਾ ਹੈ, ਉਹ ਸੁਣ ਸੁਣਾ ਕੇ ਅੱਗੇ ਲਕੀਰ ਦੇ ਫਕੀਰ ਹੈ ਉਹ ਦੇ ਤਰੇ ਦੀ ਕਰੀ ਜਾਂਦੇ ਨੇ। ਸੋ ਇਸ ਕਰਕੇ ਕਈ ਵਾਰੀ ਐਸਾ ਜਣੀ ਇਤਿਹਾਸ ਪੜ੍ਹੇ ਤੋਂ ਬਗੈਰ ਮਨੁੱਖ ਕਰਦਾ ਤਾਂ ਸਿੱਖੀ ਦਾ ਪ੍ਰਚਾਰ ਹੈ ਪਰ ਕਰਦਾ ਉਲਟ ਪੁਲਟ ਹੈ। ਰਾਹ ਵਿਚਾਰ ਇਸ ਤਰ੍ਹਾਂ ਜਿਵੇਂ ਉਹ ਫਿਰ ਮਹਾਰਾਜ ਦੀ ਚਰਨ ਸ਼ਰਨ ਆ ਗਏ, ਆਪ ਜੀ ਕਹਿਣ ਲੱਗੇ ਵੀ ਹੁਣ ਜਿੱਥੇ ਆਉਣਾ ਸੀ ਉੱਥੇ ਆ ਗਏ। ਇਸ ਤਰ੍ਹਾਂ ਫਿਰ ਅੱਗੇ ਪ੍ਰਸੰਗ ਆ ਵੀ ਜਾਣਾ ਗੁਰੂ ਅੰਗਦ ਸਾਹਿਬ ਜੀ ਦਾ, ਵੀ ਜਿਹੜੀ ਦੇਵੀ ਹੈ ਇਹ ਜਵਾਲਾ ਹੈ ਮਹਾਰਾਜ ਦੇ ਦਰਬਾਰ ਦੀ, ਇਹ ਦਰਬਾਰ ਲਈ ਸਫਾਈ ਕਰ ਰਹੀ ਹੈ ਝਾੜੂ ਨਾਲ। ਇਹਨਾਂ ਨੂੰ ਵੀ ਦਰਸ਼ਨ ਹੋਏ ਅਤੇ ਜਿਹੜੇ ਉੱਥੋਂ ਆਏ ਸਨ ਉਹ ਦੇਵੀ ਚੰਦ ਦੇ ਨਾਲ ਦੇ ਸਾਥੀ ਜਿਹੜੇ ਜਾਂਦੇ ਸਨ ਜਵਾਲਾਮੁਖੀ, ਉਹਨਾਂ ਨੂੰ ਵੀ ਦੇਵੀ ਨੇ ਦਰਸ਼ਨ ਦਿੱਤੇ। ਇਹਨਾਂ ਨੇ ਸਾਰਿਆਂ ਨੇ ਪੁੱਛ ਲਿਆ ਵੀ ਮਾਤਾ ਜੀ ਤੁਸੀਂ ਕੌਣ ਆ ਝਾੜੂ ਦੇਣ ਵਾਲੇ? ਉਹ ਹੱਸ ਕੇ ਕਹਿਣ ਲੱਗੀ ਜਿੱਥੇ ਤੁਸੀਂ ਧੱਕੇ ਖਾਣ ਜਾਂਦੇ ਹੋ ਅਸੀਂ, ਮੈਂ ਉਹ ਹੈ। ਕਹਿੰਦੇ ਮੈਂ ਵੀ ਉਹੀ ਦੇਵੀ ਹਾਂ ਜਿੱਥੇ ਤੁਸੀਂ ਜਾਂਦੇ ਹੁੰਦੇ ਯਾਤਰਾ ਕਰ। ਕਹਿੰਦੇ ਇੱਥੇ ਤੂੰ ਝਾੜੂ ਦਿੰਦੀ? ਕਹਿੰਦੇ ਇੱਥੋਂ ਹੀ ਕੁਛ ਲੈ ਕੇ ਨਾ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਮੈਂ ਤੁਹਾਨੂੰ ਥੋੜ੍ਹਾ ਬਹੁਤਾ ਦਿੰਦੀ ਹਾਂ। ਮੈਂ ਤਾਂ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਝਾੜੂ ਬਰਦਾਰ ਨਹੀਂ ਹੈ, ਸੇਵਾਦਾਰ ਨਹੀਂ ਹਾਂ। ਤੁਸੀਂ ਉਹ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ ਕਿੱਧਰ ਭੁੱਲਦੇ ਮੇਰੇ ਮਗਰ? ਉਹ ਸਾਰੇ ਖਡੂਰ ਵਾਸੀ ਫਿਰ ਉਹ ਵੀ ਛੱਡ ਗਏ ਸੀ, ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਗਏ ਸੀ। ਇਸ ਕਰਕੇ ਇਤਿਹਾਸ ਪੜ੍ਹੇ ਤੋਂ ਬਗੈਰ ਮਨੁੱਖ ਕਈ ਵਾਰੀ ਐਵੇਂ ਮਗਜ ਖਪਾਈ ਕਰੀ ਕਰਾਈ ਜਾਂਦਾ ਹੈ। ਸੋ ਜਿਵੇਂ ਗੁਰੂ ਅੰਗਦ ਸਾਹਿਬ ਜੀ ਦੀ ਅੱਜ ਕਥਾ ਸੁਣ ਸ਼ੁਰੂ ਹੋ ਰਹੀ ਹੈ, ਥੋੜ੍ਹੀ ਜਿਹੀ ਇਸ ਕਰਕੇ ਸੁਣਾਈ ਕਿਉਂਕਿ ਪਹਿਲਾਂ ਆ ਗਈ ਹੈ, ਹੁਣ ਦੁਬਾਰਾ ਉਹ ਚੱਲ ਰਹੀ ਹੈ। ਇਸ ਕਰਕੇ ਥੋੜ੍ਹਾ ਜਿਹਾ ਪ੍ਰਸੰਗ ਸੁਣਾਇਆ। ਰੋ ਵਿਚਾਰ ਚਲੋ ਅੱਗੇ ਆਪਾਂ ਪ੍ਰਸੰਗ ਸ਼ੁਰੂ ਕਰੀਏ ਜੀ। ਏਕੋ ਰੂਪ ਸੋ ਦਸਮ ਗੁਰ। ਇਸ ਤਰ੍ਹਾਂ ਦਸਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਕੋ ਹੀ ਸਰੂਪ ਹਨ, ਇੱਕੋ ਹੀ ਰੂਪ ਹਨ, ਪਾਰ ਬ੍ਰਹਮ ਆਨੰਦ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਗੁਰੂ ਨਾਨਕ ਸਾਹਿਬ ਜੀ ਇਹ ਦਸੇ ਸਤਿਗੁਰੂ ਜਿਹੜੇ ਇੱਕੋ ਰੂਪ ਇਸ ਕਰਕੇ ਹਨ ਕਿ ਪਾਰ ਬ੍ਰਹਮ ਆਨੰਦ, ਜਿਹੜਾ ਪਰਾਰੂਪ ਬ੍ਰਹਮ ਵਿਆਪਕ ਸਰੂਪ ਉਹ ਸਰਚਿਤ ਆਨੰਦ ਹੈ, ਵਾਹਿਗੁਰੂ ਉਹਦਾ ਸਰੂਪ ਹਨ। ਅਰਬਿੰਦ ਮੁਕੰਦ ਛੱਡਣਾ ਜਾ ਪਦ ਅਰਬਿੰਦ ਮੁਕੰਦ ਬਰ, ਜਿਨ੍ਹਾਂ ਦੇ ਸ੍ਰੇਸ਼ਟ ਜਿਹੜੇ ਚਰਨ ਕਮਲ ਹਨ, ਮੁਕਤੀ ਦਾਤਾ ਬੰਦੋ ਦੁਆ ਕਰ ਬੰਦ, ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਰਿਆਂ ਨੂੰ ਨਮਸਕਾਰ ਕਰਦਾ ਹਾਂ। ਸਵਈਆ ਸ੍ਰੀ ਗੁਰੂ ਨਾਨਕ ਪੂਰਨ ਤੇ। ਕਵੀ ਜੀ ਪ੍ਰਸੰਗ ਸ਼ੁਰੂ ਕਰਦੇ ਹੈ ਜੋ ਸਵਾਏ ਮਾਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਰਿਪੂਰਨ ਹਨ, ਗੁਰਤਾ ਗੁਰ ਅੰਗਦ ਨੇ ਜਪ ਪਾਈ। ਸ੍ਰੀ ਗੁਰੂ ਕਰਤਾਰਪੁਰ ਸਾਹਿਬ ਵਿਖੇ ਪੂਰਿਆ ਪਰਖ ਵਿੱਚ ਉਤਰ ਕੇ ਗੁਰੂ ਅੰਗਦ ਸਾਹਿਬ ਨੇ ਗੁਰਤਾ ਗੱਦੀ ਪ੍ਰਾਪਤ ਕਰ ਲਈ ਸੀ। ਧਿਆਨ ਹਿਰਦੈ ਗੁਰਮੂਰਤ ਕੋ, ਉਸ ਵੇਲੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਧਿਆਨ ਹਿਰਦੇ ਵਿੱਚ ਠਹਿਰਾਏ ਲਿਓ ਜਬ ਦੀਨ ਵਿਦਾ। ਗੁਰੂ ਨਾਨਕ ਸਾਹਿਬ ਨੇ ਬਦੌਗੀ ਦਿੱਤੀ ਸੀ ਗੁਰਤਾ ਗੱਦੀ ਵਿੱਚ ਵੀ ਹੁਣ ਸ੍ਰੀ ਚੰਦ ਤੇ ਲਖਮੀ ਦਾਸ ਤਾਂ ਇੱਥੇ ਕਰਤਾਰਪੁਰ ਸਾਹਿਬ ਜਾਏ, ਤੁਸੀਂ ਸ੍ਰੀ ਖਡੂਰ ਸਾਹਿਬ ਹੀ ਚਲੇ ਜਾਣਾ। ਇਸ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਨੇ ਬਦੌਗੀ ਦਿੱਤੀ ਸੀ ਵੀ ਤੂੰ ਉੱਥੇ ਚਲੇ ਜਾਓ, ਉੱਥੇ ਅਸੀਂ ਪਾਣਾ ਵਰਤਾਵਾਂਗੇ, ਪੁੱਤਰ ਇੱਥੇ ਰਹਿਣਗੇ। ਬੇਬਸ ਹੋਇ ਬਿਛਰਿਓ ਗੁਰ ਤੇ। ਉਸ ਵੇਲੇ ਗੁਰੂ ਅੰਗਦ ਸਾਹਿਬ ਜੀ ਬੇਬਸ ਹੋ ਕੇ ਗੁਰੂ ਨਾਨਕ ਸਾਹਿਬ ਤੋਂ ਵਿਛੜੇ ਹਨ। ਅਸ਼ਟਾਂਗ ਕਰੀ ਮੁਖ ਕੌ ਰਜ ਲਾਈ। ਅਸ਼ਟਾਂਗ ਅੱਠ ਅੰਗ ਲਾ ਕੇ ਨਮਸਕਾਰ ਕੀਤੀ ਹੈ, ਉਹ ਅੱਠ ਅੰਗ ਲਾ ਕੇ ਧਰਤੀ ਤੇ ਮੱਥਾ ਟੇਕਣਾ ਨੂੰ ਅੰਡਾ ਅਸ਼ਟਾਂਗ ਕਹਿ ਦਿੰਦੇ ਹੈ। ਡੰਡੇ ਵੱਲ ਸਿੱਧਿਆਂ ਪੈ ਕੇ ਨਮਸਕਾਰ ਕਰਨੀ ਉਹਨੂੰ ਡੰਡੌਤ ਕਹਿੰਦੇ ਨੇ। ਉਹ ਡੰਡਿਆਂ ਵਰਤ ਜਦੋਂ ਅਸੀਂ ਪਵਾਂਗੇ ਉਦੋਂ ਅੱਠ ਅੰਗ ਸਾਡੇ ਸਰੀਰ 'ਤੇ ਲੱਗ ਜਾਂਦੇ ਹੈ। ਇੱਕ ਤਾਂ ਦੋਵੇਂ ਹੱਥ ਲੱਗਦੇ ਹੈ, ਇਹ ਦੋਵੇਂ ਹੱਥ ਦੀਆਂ ਜਿਹੜੀਆਂ ਕੂਹਣੀਆਂ ਹਨ ਉਹ ਵੀ ਧਰਤੀ 'ਤੇ ਲੱਗ ਜਾਂਦੀਆਂ, ਦੋਵੇਂ ਜਿਹੜੇ ਗੋਡੇ ਹੈ ਉਹ ਵੀ ਧਰਤੀ 'ਤੇ ਲੱਗ ਜਾਂਦੇ ਨੇ, ਇਸੇ ਤਰ੍ਹਾਂ ਮੱਥਾ ਵੀ ਲੱਗ ਜਾਂਦਾ ਹੈ। ਇਹ ਇਸ ਤਰ੍ਹਾਂ ਇਹ ਅੱਠ ਅੰਗ, ਸੀਸ ਲੱਗ ਜਾਂਦਾ, ਮੱਥਾ ਲੱਗ ਜਾਂਦਾ, ਅੱਠ ਅੰਗ ਹੋ ਗਏ, ਅੱਠ ਸਿੱਸੇ ਹੋ ਗਏ। ਅੱਠ ਅੰਗ ਲਾ ਕੇ ਮਹਾਰਾਜ ਨੇ ਅਸ਼ਟਾਂਗ ਕੀਤੀ ਹੈ ਤੇ ਮੁਖ ਨੂੰ ਚਰਨ ਤੁਰਾਈ ਹੈ। ਨੀਰ ਬਿਲੋਚਨ ਭੂਰ ਵਿਮੋਚਿਤ, ਆਪਣੇ ਨੇਤਰਾਂ ਵਿੱਚੋਂ ਬਹੁਤਾ ਕਹਿੰਦੇ ਪਾਣੀ ਛੜੇ ਤੇ ਝੂਰ ਰਹੇ ਹਨ। ਸੋਚਤ ਪ੍ਰੇਮ ਮਹਾ ਉਮਗਾਈ, ਇਸ ਤਰ੍ਹਾਂ ਸੋਚਾਂ ਸੋਚ ਰਹੇ ਹੈ, ਪ੍ਰੇਮ ਦੇ ਵਿੱਚ ਬੜੇ ਭਾਰੀ ਛੜ ਰਹੇ ਹੋਏ। ਜੀਵ ਸਰੀਰ ਮਨੋ ਵਿਛੜਿਓ, ਮਨੋ ਕਹਿੰਦੇ ਜਿਹੜਾ ਸਰੀਰ ਹੈ ਇਹਦੇ ਨਾਲ ਜੀਵ ਆਤਮਾ ਵਿਛੜ ਗਿਆ, ਵੱਖਰਾ ਹੋ ਗਿਆ ਹੈ। ਵਿਰਹਾਕੁਲ ਤੇ ਔਰ ਵਿਆਕੁਲ ਭਾਰੇ, ਸਾਹਿਬ ਦੇ ਬੜੇ ਕਰਕੇ ਕਹਿੰਦੇ ਬੜੇ ਹਿਰਦੇ ਵਿੱਚ ਵਿਆਕੁਲ ਹਨ, ਘਬਰਾਹਟ ਵਿੱਚ ਹਨ। ਬੋਲ ਬਨਾਹੇ ਬੈਨ ਗੁਰੂ ਗੁਰ ਅਗਰਜ, ਬੋਲਬ ਨਾਹੇ ਬਣੈ ਗੁਰ ਅਗਰਜ। ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਤਾਂ ਹੁਣ ਬੋਲਣਾ ਨਹੀਂ ਬਣਦਾ ਹੈ। ਸੰਕਟ ਤੂਸ਼ਣ ਠਾਨ ਸਹਾਰੇ, ਇਸ ਕਰਕੇ ਵਿਛੋੜੇ ਦਾ ਜਿਹੜਾ ਦੁੱਖ ਹੈ ਚੁੱਪ ਤਾਰ ਕੇ ਆਪ ਜੀ ਸਹਾਰ ਰਹੇ ਹੈ। ਆਏ ਸਮਾਨ ਬੋ ਧਰਮ ਧਰਿਓ, ਗੁਰੂ ਨਾਨਕ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਵੀ ਗੁਰੂ ਨਾਨਕ ਸਾਹਿਬ ਦੀ ਹਰ ਇੱਕ ਆਗਿਆ ਨੂੰ ਮੰਨਣਾ ਇਹ ਧਰਮ ਧਾਰਿਆ, ਨਿਯਮ ਧਾਰਿਆ ਹੋਇਆ ਹੈ। ਤਜ ਨਾ ਸਕੇ ਨਹ ਬਾਕ ਉਚਾਰੇ, ਇਸ ਕਰਕੇ ਉਹ ਧਰਮ ਦੇ ਜਿਹਨੂੰ ਛੱਡ ਨਹੀਂ ਸਕਦੇ, ਕੋਈ ਵਚਨ ਨਹੀਂ ਕਹਿੰਦੇ ਹਨ। ਉਹ ਵਿਦਾ ਤਤਕਾਲ ਚਲੇ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਤੋਂ ਵਿਦਾ ਹੋ ਕੇ ਬੜੀ ਛੇਤੀ ਚੱਲੇ ਹਨ ਗੁਰੂ ਅੰਗਦ ਸਾਹਿਬ ਜੀ। ਰਾਮ ਖਡੂਰ ਕੇ ਪੰਥ ਪਧਾਰੇ, ਕਹਿੰਦੇ ਹੁਣ ਗ੍ਰਾਮ ਪਿੰਡ ਖਡੂਰ ਹੈ ਉਸਦੇ ਰਸਤੇ ਚੱਲੇ। ਅੱਜ ਤਾਂ ਭਾਵੇਂ ਆਪ ਜੀ ਦਾ ਨਗਰ ਨਾਂਗੇ ਦੀ ਸਰਾਂ ਸੀ, ਉਸ ਤੋਂ ਪਹਿਲਾਂ ਹਰੀਕੇ ਰਹਿੰਦੇ ਸਨ, ਇੱਥੇ ਤਾਂ ਆਪ ਜੀ ਦਾ ਸਹੁਰਾ ਘਰ ਸੀ ਇਹ ਖਡੂਰ ਵਿੱਚ, ਇੱਥੇ ਰਹਿ ਰਹੇ ਹੁਣ ਆਪਣਾ ਪਿੰਡ ਜਾਣੀ ਇਹ ਸਹੁਰਾ ਘਰ ਖਡੂਰ, ਇੱਥੇ ਰਸਤੇ ਚੱਲੇ ਹਨ। ਆਵਤ ਹੈ ਚਿਤ ਮੇ ਚਿਤਵੰਤ, ਰਸਤੇ ਵਿੱਚ ਆਉਂਦੇ ਹੋਏ ਹਨ ਰੂਪ ਸੁਭਾਓ ਕਿਰਪਾਲਾ, ਮਹਾਰਾਜ ਦਾ ਬੜਾ ਸੋਹਣਾ ਸਰੂਪ ਸੀ, ਸੁਭਾਅ ਨਾ ਬੜਾ ਦਿਆਲੂ ਕਿਰਪਾਲੂ ਹੈ। ਦੀਪੈ ਦਿਆਲ ਪਛਾਣਤ ਕਾਲ ਕੋ, ਸਾਹਿਬ ਗਰੀਬਾਂ ਉੱਪਰ ਦਿਆਲਤਾ ਕਰਨ ਵਾਲੇ ਹੈ ਤੇ ਕਾਲਣਾ ਕਮਾਈ ਕੀਤੀ ਨੂੰ ਚੰਗੀ ਤਰ੍ਹਾਂ ਪਛਾਣਦੇ ਹੈ। ਸੇਵਕ ਕੇ ਬਸ ਸੁਭਾਓ ਕਿਰਪਾਲਾ, ਮਹਾਰਾਜ ਦਾ ਸੁਭਾਅ ਬੜਾ ਕਹਿੰਦੇ ਦਿਆਲੂ ਕਿਰਪਾਲੂ ਹੈ, ਸੇਵਕਾਂ ਦੇ ਬਸ ਹੋ ਕੇ ਰਹਿੰਦੇ। ਚਾਹਤ ਹੈ ਪ੍ਰਾਨ ਵੈਸੇ ਗੁਰੂ ਨਾਨਕ ਸਾਹਿਬ ਦਿਆਲੂ ਕਿਰਪਾਲੂ ਹੁਣ ਸੱਚਖੰਡ ਨੂੰ ਜਾਇਆ ਚਾਹੁੰਦੇ ਹਨ। ਮੋਹ ਵਡਾਈ ਦੈ ਕੀਨ ਨਿਰਾਲਾ, ਰਸਤੇ ਵਿੱਚ ਸੋਚਦੇ ਆਉਂਦੇ ਵੀ ਵੇਖੋ ਮੈਨੂੰ ਗੁਰਤਾ ਗੱਦੀ ਦੀ ਵਡਿਆਈ ਦੇ ਕੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਤੋਂ ਵੱਖਰਾ ਕਰ ਦਿੱਤਾ ਹੈ। ਸੰਕਟ ਵਿਯੋਗ ਕੋ ਮੋਹ ਵਧਿਓ, ਇਸ ਕਰਕੇ ਵਿਛੋੜੇ ਦਾ ਜਿਹੜਾ ਦੁੱਖ ਹੈ ਮੈਨੂੰ ਬੜਾ ਵੱਧ ਰਿਹਾ ਹੈ। ਬਸ ਨਾ ਹੀ ਚੱਲੇ ਤਿਨਕੇ ਬਚ ਨਾਲਾ, ਨਾਨਕ ਸਾਹਿਬ ਦੇ ਜਿਹੜੇ ਬਚਨ ਆ ਉਹਨਾਂ ਦੇ ਨਾਲ ਹੁਣ ਮੇਰਾ ਕੋਈ ਬਸ ਨਹੀਂ ਚੱਲਦਾ, ਉਹਨਾਂ ਬਚਨਾਂ ਨੂੰ ਮੈਂ ਮੋੜ ਨਹੀਂ ਸਕਦਾ। ਸ੍ਰੀ ਗੁਰ ਅੰਗਦ ਬੀਚ ਖਡੂਰ ਕੇ, ਇਸ ਤਰ੍ਹਾਂ ਸੋਚਾਂ ਸੋਚਦੇ ਹੋਏ ਰਸਤਾ ਤੈਅ ਕਰਕੇ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਦੇ ਵਿਚਕਾਰ ਆਏ। ਪ੍ਰਵੇਸ਼ ਭਏ ਆਪਣਾ ਸਥਾਨ ਆਪਣਾ ਘਰ ਉਹਦੇ ਵਿੱਚ ਆ ਪ੍ਰਵੇਸ਼, ਕੌਣ ਧਰੇ ਨਹਿ ਕੌਣ ਮਿਲੇ, ਗੁਰੂ ਅੰਗਦ ਸਾਹਿਬ ਜੀ ਨੇ ਚੁੱਪ ਧਾਰਨ ਕੀਤੀ ਹੋਇਆ, ਕਿਸੇ ਨੂੰ ਭਾਨ ਵਿੱਚ ਭਾਨ ਭਰੇ ਭਿਖ ਮਾਈ ਭਰਾਈ, ਇਸ ਤਰ੍ਹਾਂ ਕਹਿੰਦੇ ਵਿੱਚ ਭਾਨ ਭਰੇ ਭਿਖ ਭਿਖ ਮਾਈ ਭਰਾਈ ਕਰਦੇ, ਤੇ ਮਾਤਾ ਜਿਹੜੀ ਭਰਾਈ ਹੈ ਉਹਨੇ ਵੇਖਿਆ ਹੈ। ਅੱਜ ਤਾਂ ਭਰਾਈ ਮਹਾਰਾਜ ਦੀ ਸੱਸ ਸੀ ਤੇ ਸੁਭਰਾਈ ਜਿਹੜੀ ਸੀ ਉਹ ਗੁਰੂ ਨਾਨਕ ਸਾਹਿਬ ਦੇ ਮਾਤਾ ਦਾ ਨਾਂ ਸੀ। ਇੱਥੇ ਜੇ ਤਾਂ ਮਾਤਾ ਭਰਾਈ ਕਹਿਣਾ ਉੱਥੇ ਅਰਥ ਕਰਨਾ ਸੁਭਰਾਈ ਜੀ, ਜੇ ਇਸ ਤਰ੍ਹਾਂ ਵੀ ਇਹ ਭਰਾਈ ਕਰਨਾ ਫਿਰ ਇੱਥੇ ਸੱਸ ਜਾਣਨਾ ਹੈ। ਭਰਾਈ ਸੱਸ ਦਾ ਨਾਮ ਸੀ, ਮਾਤਾ ਦਾ ਨਾਂ ਸੁਭਰਾਈ ਸੀ, ਇੰਨਾ ਕੁ ਫਰਕ ਹੈ ਸੱਸੇ ਦਾ ਇਉਂ ਭੁਲੇਖਾ ਕਈ ਵਾਰੀ ਪੈਂਦਾ ਹੈ। ਬੂਜਤ ਸ੍ਰੀ ਗੁਰੂ ਨਾਨਕ ਕੀ ਸੁਧ। ਉਸ ਵੇਲੇ ਮਾਤਾ ਭਰਾਈ ਜੀ ਜਾਂ ਸੱਸ ਜਿਹੜੀ ਹੈ ਭਰਾਈ ਜੀ ਜਾਂ ਮਾਤਾ ਸਭਰਾਈ ਜੀ ਦੋਵੇਂ ਅਰਥ ਲਾਏ ਜਾਣੇ ਹੈ। ਗੁਰੂ ਨਾਨਕ ਸਾਹਿਬ ਦੀ ਪੁੱਛ ਖਬਰ ਪੁੱਛ ਰਹੇ ਹਨ। ਕੌਣ ਸੇ ਥਾਨ ਤਜੇ ਸਮੁਦਾਈ। ਹਾਂਜੀ, ਕੌਣ ਸੇ ਥਾਨ ਤਜੇ ਸਮੁਦਾਈ। ਸਮੁਦਾਈ ਸੁਖਦਾਈ, ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਕਿਹੜੇ ਥਾਂ ਛੱਡ ਆਏ ਹੋ। ਕਿਉਂ ਤੁਮ ਕੋਠਰੀ ਆਨ ਥਿਰੇ। ਗੁਰੂ ਅੰਗਦ ਸਾਹਿਬ ਜੀ, ਕਿਉਂ ਤੁਸੀਂ ਇਹ ਕੋਠਰੀ ਵਿੱਚ ਆ ਟਿਕੇ ਹੋ। ਮਨ ਭੰਗ ਹੈ ਮੁਖ ਨਾ ਬਿਕਸਾਈ। ਕਿਉਂਕਿ ਤੁਹਾਡਾ ਜਿਹੜਾ ਮਨ ਹੈ ਬੜਾ ਅਪਰਾਮ ਹੋਇਆ ਹੋਇਆ ਹੈ, ਤੇ ਮੁਖ ਵੀ ਖਿੜਿਆ ਨੀ, ਚਿਹਰਾ ਵੀ ਮੁਰਝਾਇਆ ਹੋਇਆ ਹੈ। ਠਾਨ ਭੰਨਿਓ ਕੁਛ ਨਾਹਿਨ। ਗੁਰੂ ਅੰਗਦ ਸਾਹਿਬ ਜੀ ਨੇ ਮਾਤਾ ਤੋਂ ਤਥਾ ਸੱਸ ਤੋਂ ਸੁਣ ਕੇ ਚੁੱਪ ਹੀ ਕਰ ਲਈ, ਕੁਝ ਵੀ ਨਹੀਂ ਆਖਿਆ, ਕੋਈ ਜਵਾਬ ਨਹੀਂ ਦਿੱਤਾ ਹੈ। ਆਨੰਦ ਜਗ ਸਵਾਸ ਭਰਿਓ। ਮਾਤਾ ਜੀ ਤੋਂ ਸੁਣ ਕੇ ਸੱਸ ਤੋਂ ਆਪਣੇ ਮੁਖ ਤੋਂ ਲੰਮਾ ਹੋਕਾ ਜਾ ਭਰਿਆ ਹੈ। ਲੋਚਨ ਨੀਰ ਵਿਮੋਚਿਤ ਸੋਚਤ। ਗੁਰੂ ਅੰਗਦ ਸਾਹਿਬ ਜੀ ਅੱਖਾਂ ਵਿੱਚੋਂ ਪਾਣੀ ਸੁੱਟ ਰਹੇ ਹੈ ਤੇ ਸੋਚਾਂ ਸੋਚ ਰਹੇ ਹੈ। ਲੋਚਤ ਹੈ ਚਿਤ ਮੇਲ ਕਰਿਓ। ਇਸ ਤਰ੍ਹਾਂ ਚਿਤ ਵਿੱਚ ਲੋਚਦੇ ਹਨ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਸਾਡਾ ਫੇਰ ਦੁਬਾਰਾ ਕਿਵੇਂ ਮੇਲ ਹੋ ਗਿਆ, ਮੇਲ ਕਰਿਆ ਚਾਹੁੰਦੇ, ਚਿਤ ਵਿੱਚ ਚਾਹੁੰਦੇ। ਐਸ ਦਸਾ ਪਿਖ ਜਾਨੀ ਦੇ ਤਿੰਨ। ਇਸ ਤਰ੍ਹਾਂ ਦੀ ਗੁਰੂ ਅੰਗਦ ਸਾਹਿਬ ਦੀ ਹਾਲਤ ਜਾਣ ਕੇ ਉਹਨਾਂ ਨੇ ਹਿਰਦੇ ਵਿੱਚ ਜਾਣ ਲਿਆ ਹੈ ਮਾਤਾ ਨੇ ਸ੍ਰੀ ਗੁਰ ਨਾ ਇਸ ਲੋਕ ਥਿਰਿਓ। ਇਹਨਾਂ ਦੀ ਹਾਲਤ ਤੋਂ ਪਤਾ ਚੱਲਦਾ ਵੀ ਸੁਭਾਏ ਮਾਨ ਗੁਰੂ ਨਾਨਕ ਸਾਹਿਬ ਜੀ ਇਸ ਸੰਸਾਰ ਦੇ ਵਿੱਚ ਜਿਵੇਂ ਨਹੀਂ ਰਹੇ ਹੁੰਦੇ। ਆਪਣੇ ਧਾਮ ਬਿਕੁੰਠ ਗਏ। ਪ੍ਰਤੀਤ ਹੁੰਦਾ ਇਹਨਾਂ ਦੀ ਹਾਲਤ ਤੋਂ ਵੀ ਆਪਣਾ ਜਿਹੜਾ ਉਹਨਾਂ ਦਾ ਸੱਚ ਖੰਡ ਘਰ ਸੀ ਉਹ ਮਹਾਰਾਜ ਚਲੇ ਗਏ ਹੋਣ। ਇਨ ਵਿਯੋਗ ਭਇਓ ਦੁੱਖ ਦਹੀ ਦੀਹ ਧਾਰਿਓ। ਮੇਰੇ ਪੁੱਤਰ ਨੇ ਉਹਨਾਂ ਦਾ ਵਿਛੋੜੇ ਦਾ ਦੁੱਖ ਧਾਰਨ ਕੀਤਾ, ਜਿਸ ਕਰਕੇ ਬੜਾ ਵਿਛੋੜੇ ਕਰਕੇ ਬੜਾ ਦੁੱਖ ਧਾਰਨ ਕਰ ਰਹੇ। ਫੇਰ ਭਰਾਈ ਨੇ ਬੂਜਨ ਕੀਨਸ। ਜਿਹੜੀ ਮਾਤਾ ਸਭਰਾਈ ਉਸਨੇ ਪੁੱਛਣਾ ਕੀਤਾ ਹੈ। ਗੁਰ ਕੋ ਪਰ ਲੋਕ ਭਇਓ। ਗੁਰੂ ਅੰਗਦ ਸਾਹਿਬ ਮੇਰੇ ਪੁੱਤਰ ਦੱਸੋ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਲੋਕ ਗਮਨ ਹੋ ਗਿਆ, ਸੱਚਖੰਡ ਚਲੇ ਗਏ। ਜਾਂ ਸੁਣ ਕੇ ਗੁਰ ਅੰਗਦ ਨੇ ਤਬ। ਉਸ ਵੇਲੇ ਮਾਤਾ ਸਭਰਾਈ ਜੀ ਤੋਂ ਸੁਣ ਕੇ ਤਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਤਾਹੀ ਕੇ ਸੰਗ ਬਖਾਨ। ਮਾਤਾ ਉਹਦੇ ਸਾਥ ਬਖਾਨ ਕੀਤਾ, ਕਥਨ ਕੀਤਾ ਹੈ। ਮੋਹ ਕਛੂ ਨਹਿ ਭਾਵਤ ਹੈ। ਮਾਤਾ ਸਵਰਾਈ ਹੁਣ ਮੈਨੂੰ ਕੁਝ ਚੰਗਾ ਨਹੀਂ ਲੱਗਦਾ, ਕੁਝ ਪਾਉਂਦਾ ਨਹੀਂ। ਦਿਖਬੇ ਸੁਣਬੇ ਚਿਤ ਖੇਦ ਥਿਓ। ਜਦੋਂ ਕਿਸੇ ਪਾਸੇ ਦੇਖਦੇ ਹਾਂ ਉਹਦੇ ਵੀ ਚਿੱਤ ਵਿੱਚ ਦੁੱਖ ਹੁੰਦਾ ਹੈ, ਜਦੋਂ ਕਿਸੇ ਦੀ ਗੱਲ ਸੁਣਨੇ ਸੁਣ ਲੱਗਿਆ ਵੀ ਚਿੱਤ ਨੂੰ ਦੁੱਖ ਹੁੰਦਾ। ਅੰਤਰ ਹੋਏ ਇਕੰਤ ਨਿਰੰਤਰ। ਇਸ ਕਰਕੇ ਮਾਤਾ ਜੀ ਅਸੀਂ ਕਰਦੇ ਅੰਦਰ ਹੋ ਕੇ ਇੱਕ ਰਸ ਬਿਨਾਂ ਪੜ ਇੱਕ ਨਿਰੰਤਰ ਇੱਕ ਰਸ ਕਰਦੇ ਅੰਦਰ ਇਕਾਂਤ ਹੋ ਕੇ ਬੈਠੇ ਹੋ ਚਾਹੋ ਇਹੋ ਮੇਰੋ ਹੀਓ। ਕਰਦੇ ਅੰਦਰ ਇੱਕ ਰਸ ਹੋ ਕੇ ਬੈਠਿਆ ਚਾਹੁੰਦੇ ਹੋ, ਮੇਰੇ ਹਿਰਦੇ ਵਿੱਚ ਆਉਂਦਾ, ਮੇਰੇ ਜੀਵ ਵਿੱਚ ਆਉਂਦਾ ਹੈ। ਜਿਉਂ ਫੋਟ ਪੱਕਿਓ ਦੁੱਖ ਦੇਤ ਹੈ। ਮਾਤਾ ਜੀ ਜਿਵੇਂ ਕੋਈ ਫੋੜਾ ਪੱਕ ਗਿਆ ਹੋਵੇ ਤੇ ਉਹ ਬੜਾ ਭਾਰੀ ਦੁੱਖ ਦਿੰਦਾ ਹੁੰਦਾ ਹੈ। ਚੋਟ ਲੱਗੇ ਪੁਨ ਹੈ ਅਧਿਕਾਈ। ਪੱਕੇ ਫੋੜੇ ਤੇ ਚੋਟ ਸੱਟ ਲੱਗ ਜੇ ਤਾਂ ਫਿਰ ਤਾਂ ਬਹੁਤ ਹੀ ਤਕਲੀਫ ਹੁੰਦੀ ਹੈ, ਜ਼ਿਆਦਾ ਹੀ ਔਖਿਆਈ ਹੁੰਦੀ ਹੈ। ਤਿਉਂ ਵਿਵਹਾਰ ਬਿਲੋਕਨ ਬੋਲਣ। ਮਾਤਾ ਜੀ ਕੋਈ ਵਿਵਹਾਰ ਕਰੀਏ ਕਿਸੇ ਵੱਲੀ ਜਾਂ ਕਿਸੇ ਨਾਲ ਬੋਲੀਏ ਚੱਲੀਏ। ਸੁਣਾਉਣ ਸੁਣੇ ਮੁਝ ਹੈ ਬਿਕੁਲਾਈ। ਕੰਨਾਂ ਨਾਲ ਕਿਸੇ ਗੱਲ ਸੁਣੀਏ, ਮੈਨੂੰ ਤਾਂ ਵਿਆਕੁਲਤਾ ਹੁੰਦੀ, ਜ਼ਿਆਦਾ ਤਕਲੀਫ ਹੁੰਦੀ, ਜਿਵੇਂ ਪੂਰੇ ਪੱਕੇ ਤੇ ਸੱਟ ਲੱਗ ਜੇ ਹੋਰ ਚੋਟ ਤਕਲੀਫ ਵਾਲੀ, ਬੋਲਣ ਚੱਲਣ ਨਾਲ ਜ਼ਿਆਦਾ ਤਕਲੀਫ ਹੁੰਦੀ। ਕੋਠੜੀ ਕੋ ਦਰ ਸੋ ਚਿੰਨ ਦੇ ਹੋ। ਮਾਤਾ ਜੀ ਦਾ ਜਿਹੜਾ ਦਰਵਾਜ਼ਾ ਹੈ ਨਾ ਕੋਠੜੀ ਦਾ, ਇਹ ਤੁਸੀਂ ਚਿੰਨ ਦਿਓ ਇੱਟਾਂ ਜੀਆਂ ਲਾ ਕੇ। ਕਹੋ ਕਿਸ ਪਾਸ ਨਾ ਕੈਸੇ ਬਤਾਈ। ਜੇ ਕੋਈ ਬਤਾਈ ਕੇ ਪੁੱਛਣਾ ਕਰੇ ਕਿਸੇ ਦੇ ਪਾਸ, ਤੁਸੀਂ ਕਹੋ ਨਾ ਕੋਈ ਨਾ ਦੱਸੋ ਵੀ ਕਿੱਥੇ ਹਨ ਗੁਰੂ ਅੰਗਦ ਸਾਹਿਬ। ਮੋਹ ਭਰਿਓ ਉਪਕਾਰ ਕਰੋ। ਮਾਤਾ ਜੀ ਉਹ ਕੋਠਰੀ ਦਾ ਦਰਵਾਜ਼ਾ ਬੰਦ ਕਰਕੇ ਤੁਸੀਂ ਮੇਰੇ ਉੱਪਰ ਪਰਉਪਕਾਰ ਕਰਦੇ ਹੋ। ਵਿੱਚ ਬੈਠ ਰਹੋ, ਜਿਨ ਹੋਇਆ ਨਾ ਲਿਖਾਈ। ਇਹ ਕੋਠਰੀ ਦੇ ਵਿੱਚ ਮੈਂ ਅਲੋਪ ਹੋ ਕੇ ਬੈਠ ਰਹਾਂਗਾ, ਜਿਸ ਕਰਕੇ ਮਤਾਂ ਕੋਈ ਜਾਣ ਸਕੇ। ਪੂਜਨ ਕੀਨ ਪਿਰਾਈ ਨੇ ਫੇਰ। ਸਵੇਰੇ ਮਾਤਾ ਸਵਰਾਈ ਨੇ ਫੇਰ ਪੁੱਛਣਾ ਕੀਤਾ। ਇਕਾਂਤ ਰਹੋ, ਥਿਤ ਹੋਇ ਇਸ ਥਾਈ। ਸਥਾਨ ਤੇ ਤੁਸੀਂ ਇਸਤਤ ਹੋ ਕੇ ਕਾਂਤ ਹੋ ਰਹੇ, ਇਕੱਲੇ ਹੋ ਰਹੋ। ਕਿਉਂ ਦਰ ਕੋ ਚਿੰਨ ਪਾਵਤ ਹੋ। ਕੋਠੀ ਦਾ ਦਰਵਾਜ਼ਾ ਹੈ, ਬਾਤ ਬਣੇ ਨਹਿ ਸੰਕਟ ਪਾਈ। ਇਸ ਤਰ੍ਹਾਂ ਦੀ ਗੱਲਬਾਤ ਤਾਂ ਬਣ ਨਹੀਂ ਸਕੇ। ਸ੍ਰੋਣ ਸੁਣੇ ਤਿਸ ਤੇ ਕੀਏ ਤੂਸ਼ਨ। ਇਸ ਤਰ੍ਹਾਂ ਮਾਤਾ ਜੀ ਤੋਂ ਗੱਲ ਤਾਂ ਸੁਣ ਲਈ, ਕੰਨਾਂ ਵਿੱਚ ਪਰ ਚੁੱਪ ਹੀ ਰਹੇ। ਫੇਰ ਨਹੀਂ ਕੁਛ ਬਾਨੀ ਅਲਾਈ। ਆਪਣੀ ਮਾਤਾ ਜੀ ਨੂੰ ਕੋਈ ਗੱਲ ਨਹੀਂ ਆਖੀ ਹੈ। ਬੈਠ ਰਹੇ ਜੁਗ ਲੋਚਨ ਮੂੰਦ। ਗੁਰੂ ਅੰਗਦ ਸਾਹਿਬ ਜੀ ਦੋਵੇਂ ਨੇਤਰ ਬੰਦ ਕੀਤੇ ਆ ਤੇ ਕੋਠੜੀ ਦੇ ਅੰਦਰ ਬੈਠ ਰਹੇ। ਮਨੋ ਸਿਵ ਮੂਰਤ ਧਿਆਨ ਲਗਾਈ। ਮਾਤਾ ਦੇ ਧਿਆਨ ਲਾਇਆ, ਦੇਖ ਕੇ ਅਨੁਮਾਨ ਜਿਹਾ ਲਾਇਆ ਵੀ ਮਾਨੋ ਸ਼ਿਵ ਜੀ ਨੇ ਆਪਣੀ ਕਹਿੰਦੇ ਇਹ ਧਿਆਨ ਲਗਾਇਆ ਹੋਇਆ ਹੈ। ਸ੍ਰੀ ਗੁਰ ਕੋ ਰੁਖ ਜਾਨ ਤਬੈ। ਸਵੇਰੇ ਗੁਰੂ ਅੰਗਦ ਸਾਹਿਬ ਜੀ ਦਾ ਅੰਦਰਲਾ ਖਿਆਲ ਜਾ ਜਾਣਗੇ, ਰੁਖ ਸਮਝ ਗਏ। ਦਰ ਕੋ ਚਿੰਨ ਕੀਨੋ ਹੈ ਬੰਦ ਪਿਰਾਈ। ਮਾਤਾ ਸਵਰਾਈ ਜੀ ਨੇ ਦਰਵਾਜ਼ਾ ਚਿੰਨ ਕੇ ਬੰਦ ਕਰ ਦਿੱਤਾ। ਫੇਰ ਕਰਿਓ ਇੱਕ ਸਾਰ ਭਲੇ ਬਹੋ। ਫੇਰ ਕਰਿਓ ਇੱਕ ਸਾਰ ਭਲੇ, ਫਿਰ ਚੰਗੀ ਇੱਕ ਸਾਰ ਕਰ ਦਿੱਤਾ, ਇੱਕੋ ਜਿਹਾ ਕਰ ਦਿੱਤਾ ਹੈ। ਬਹੁ ਪੰਕ ਲਗਾਏ ਕੈ ਕੀਨ ਪਾਈ। ਬਹੁਤਾ ਗਾਰਾ ਜਿਹਾ ਲਾ ਕੇ ਉਹਨੂੰ ਲਿਪ ਦਿੱਤਾ ਹੈ, ਦਰਵਾਜ਼ੇ ਨੂੰ ਹਸਾ ਦਿੱਤਾ ਹੈ। ਕੋਈ ਨਾ ਜਾਣ ਸਕੈ ਦਰ ਕੋ। ਇਸ ਤਰ੍ਹਾਂ ਦਾ ਕਹਿੰਦੇ ਗਾਰਾ ਲਿਪ ਦਿੱਤਾ ਵੀ ਕੋਈ ਜਾਣ ਨਾ ਸਕੇ ਵੀ ਇੱਥੇ ਕੋਈ ਦਰਵਾਜ਼ਾ ਹੈ ਸੀ। ਇਸ ਭਾਂਤ ਕੀਓ ਜਿਮ ਸ੍ਰੀ ਗੁਰ ਭਾਈ। ਗੁਰੂ ਮਹਾਰਾਜ ਨੂੰ ਅਸੀਂ ਉਵੇਂ ਮਾਤਾ ਜੀ ਨੇ ਕਰ ਦਿੱਤਾ, ਦਰਵਾਜ਼ਾ ਜਾਂ ਚਿਣ ਕੇ ਉੱਪਰ ਗਾਰਾ ਲਿਆ। ਬੀਤ ਗਏ ਇਸ ਰੀਤ ਛਿਮਾਸ। ਇਸ ਤਰ੍ਹਾਂ ਕਹਿੰਦੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਕੋਠੜੀ ਦੇ ਵਿੱਚ ਬੈਠਿਆਂ ਬੈਠਿਆਂ ਕਹਿੰਦੇ 6 ਮਹੀਨੇ ਲੰਘ ਗਏ। ਅਲੋਪ ਭਏ ਨਹਿ ਕਾਹੂ ਲਖਾਈ। ਗੁਰੂ ਅੰਗਦ ਸਾਹਿਬ ਜੀ ਕਿਸੇ ਨੂੰ ਲਿਖਾਇਆ ਨਹੀਂ, ਜਾਣ ਨਹੀਂ ਸਕਿਆ ਹੈ। ਹੁਣ ਜਿਹੜਾ ਕੋਈ ਪੂਰਾ ਗੁਰੂ ਬਣਨਾ ਚਾਹੁੰਦਾ ਪਹਿਲਾਂ 6 ਮਹੀਨੇ ਉਹਨੂੰ ਕੋਠੜੀ 'ਚ ਬੰਦ ਕਰਕੇ ਬਿਠਾਵੇ। ਜੇ ਤਾਂ ਰਹਿ ਗਿਆ ਜਾਂਦਾ ਫਿਰ ਤਾਂ ਮੰਨ ਲਓ, ਨਹੀਂ ਤਾਂ ਇੱਥੇ ਹੁਣ ਖੀਰਾ ਕਾੜ ਕੜਾਹ ਖਾ ਕੇ ਬੜੇ ਬੜੇ ਮੋਟੇ ਤਾਜੇ ਬਣ ਕੇ ਕਹਿੰਦੇ ਅਸੀਂ ਪੂਰੇ ਸਤਿਗੁਰੂ ਪਰਮ ਸੰਤ। ਇੱਥੇ 6 ਮਹੀਨੇ ਗੁਰੂ ਅੰਗਦ ਸਾਹਿਬ ਮਹਾਰਾਜ ਕੋਠੜੀ ਦਾ ਦਰਵਾਜ਼ਾ ਬਣ ਕੇ ਬੈਠ ਰਹੇ ਆ, ਸਮਾਧੀ ਵਿੱਚ ਤਨ ਹਨ। ਬੁੱਢੇ ਆਦਿਕ ਜੇ ਗੁਰ ਕੇ ਸਿੱਖ। ਬਾਬਾ ਬੁੱਢਾ ਸਾਹਿਬ ਜੀ, ਭਾਈ ਪਗਾਰ ਤੀਰਥ ਜੀ, ਭਾਈ ਸੁਧਾਰਨ ਜੀ ਆਦਿਕ ਜਿਹੜੇ ਗੁਰੂ ਕੇ ਸਿੱਖ ਸਨ। ਬਹੁਤ ਭਾਏ ਇਕੱਠੇ ਸਮਦਾਏ। ਇੱਕ ਦਿਨ ਕੋ ਸਾਰੇ ਕਹਿੰਦੇ ਇੱਕ ਜਗ੍ਹਾ ਇਕੱਠੇ ਹੋ ਗਏ ਹਨ। ਸ੍ਰੀ ਗੁਰ ਆਵਤ ਵੀ ਤਾਂ ਹੁਣ ਸਵਾਏ ਮਾਨ ਗੁਰੂ ਨਾਨਕ ਸਾਹਿਬ ਦੀ ਜਿਹੜੀ ਸ਼ਕਲ ਸੂਰਤ ਉਹ ਤਾਂ ਨਿਗਾਹ ਵਿੱਚ ਹੀ ਆਉਂਦੀ ਨਹੀਂ ਹੈ। ਸੋ ਪਟਕੰਤ ਹਿਰਦੇ ਮੁਰਝਾਏ। ਸਿੱਖ ਜਿਸ ਕਰਕੇ ਹਿਰਦੇ ਵਿੱਚ ਮੁਰਝਾਏ ਹੋਏ ਭਟਕਦੇ ਫਿਰ ਰਹੇ। ਕੀਨ ਵਿਚਾਰ ਸਾਰੇ ਸਿਆਣਿਆਂ ਸਿਆਣ ਸਿੱਖਾਂ ਨੇ ਮਿਲ ਕੇ ਚੰਗੀ ਤਰ੍ਹਾਂ ਵਿਚਾਰ ਵਟਾਂਦਰਾ ਕੀਤਾ ਹੈ। ਆਪ ਗੁਰੂ ਬਹੁ ਵਾਰ ਬਤਾਏ। ਸਾਡੇ ਸਤਿਗੁਰਾਂ ਨੇ ਆਪ ਬਹੁਤ ਵਾਰੀ ਸਰੂਪ ਪਿਖੋ ਤਨ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਵੀ ਹੁਣ ਜਿਹੜਾ ਸਾਡਾ ਸਰੂਪ ਸਾਹਿਬ ਜੀ ਨੂੰ ਵੇਖੋ। ਨਹੀਂ ਕਿਸੇ ਵਿੱਚ ਭੇਦ ਨਹੀਂ ਹੈ, ਕੋਈ ਫਰਕ ਨਹੀਂ, ਅਸੀਂ ਇੱਕੋ ਹੀ ਸਰੂਪ ਬਣਾ ਲਿਆ, ਇੱਕ ਰੂਪ ਹੋ ਗਏ। ਮੋਹ ਕਹੋ ਸੇਵਨ ਚਾਹਤ ਜੋ। ਜਿਹੜਾ ਮੇਰੀ ਕੋਈ ਸੇਵਾ ਕਰਿਆ ਚਾਹੁੰਦਾ ਸਿੱਖ। ਗੁਰ ਅੰਗਦ ਸੇਵਾ ਪ੍ਰੇਮ ਕਰੇ। ਗੁਰੂ ਸਾਹਿਬ ਦੀ ਸੇਵਾ ਕਰੇ। ਬੁੱਢੇ ਕਹਿਓ ਨਿਜ ਥਾਨ ਸਥਾਪਿਓ ਹੈ। ਇਸ ਤਰ੍ਹਾਂ ਸਿੱਖਾਂ ਵਿੱਚ ਬੈਠਿਆ ਹੋਇਆ ਬਾਬਾ ਬੁੱਢਾ ਨੇ ਸਾਹਿਬ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਅਸਥਾਨ ਤੇ ਗੁਰੂ ਅੰਗਦ ਸਾਹਿਬ ਨੂੰ ਥਾਪਿਆ ਹੈ। ਤਾਹ ਸਰੀਰ ਮੈਂ ਆਪ ਬਰੇ। ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਦੇ ਸਰੀਰ ਦੇ ਵਿੱਚ ਪ੍ਰਵੇਸ਼ ਹੋ ਗਏ, ਜੋਤ ਉਹਨਾਂ ਵਿੱਚ ਲੀਨ ਕਰ ਦਿੱਤੀ। ਖੋਜੋ ਕੌਣ ਸਥਾਨ ਹੈ। ਇਸ ਕਰਕੇ ਵੀ ਗੁਰੂ ਅੰਗਦ ਸਾਹਿਬ ਨੂੰ ਲੱਭੋ ਤੁਸੀਂ ਕਿਹੜੇ ਅਸਥਾਨ ਤੇ ਹਨ। ਸੁਣ ਕੇ ਸਿੱਖ ਕੇਤਿਕ ਗ੍ਰਾਮ ਫਿਰੇ। ਗੁਰੂ ਕੇ ਸਿੱਖ ਸੁਣ ਕੇ ਕਈ ਪਿੰਡਾਂ ਵਿੱਚ ਫਿਰੇ ਹੈ, ਜਾਣੀ ਇੱਧਰ ਹਰੀ ਕੇ ਨਾਂਗੇ ਦੀ ਸਰਾਂ ਉਹ ਸਾਰੇ ਥਾਵਾਂ ਜਿੱਥੇ ਜਿੱਥੇ ਮਹਾਰਾਜ ਜਾਂਦੇ ਆਉਂਦੇ ਸੀ ਉੱਥੇ ਆਏ ਗਏ ਹਨ। ਪ੍ਰੇਮ ਤੇ ਚੌਪ ਵਧੀ ਹਿਤ ਹੇਰਨ। ਪ੍ਰੇਮ ਕਰਕੇ ਕਹਿੰਦੇ ਇੱਛਾ ਵਧੀ ਹੋਈ ਹੈ ਵੇਖਣ ਵਾਸਤੇ ਦਰਸ਼ਨ ਕਰਨ ਵਾਸਤੇ। ਪ੍ਰੇਰਨ ਕੀਨ ਪ੍ਰਮੋਦ ਧਰੇ। ਇਸ ਤਰ੍ਹਾਂ ਕਹਿੰਦੇ ਬਾਬਾ ਬੁੱਢਾ ਜੀ ਨੇ ਪ੍ਰੇਰਨਾ ਕੀਤੀ ਹੋਈ ਹੈ ਤੇ ਬੜਾ ਪ੍ਰੇਮ ਕਰ ਰਹੇ ਹੈ। ਦੋਹਰਾ ਮਿਲ ਕਰ ਸਭਨ ਵਿਚਾਰੇ ਧਾਰਨ ਕਰ ਰਹੇ ਹੈ ਵੀ ਮਹਾਰਾਜ ਦੇ ਦਰਸ਼ਨ ਕਰਾਂਗੇ ਲੱਭ ਕੇ। ਫਿਰ ਸਾਰਿਆਂ ਨੇ ਮਿਲ ਕਰਕੇ ਵਿਚਾਰਿਆ ਹੈ। ਗ੍ਰਾਮ ਖਡੂਰ ਮਜਾਰ। ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਚ ਵਿਆਹੇ ਸਨ, ਜਿੱਥੇ ਉਹਨਾਂ ਦਾ ਸਹੁਰਾ ਘਰ ਹੈ ਖਡੂਰ ਸਾਹਿਬ। ਨਿਕਟ ਪਿਰਾਈ ਹੋਏਗੇ। ਆਪਣੀ ਸੱਸ ਤੇ ਮਾਤਾ ਵੀ ਉਹਨਾਂ ਦੀ ਸਵਰਾਈ ਉੱਥੇ ਰਹਿੰਦੀ, ਉੱਥੇ ਸਵਰਾਈ ਅਪਰ ਨਾ ਸੁਣੀਆਰ ਨਹੀਂ ਸਵਈਆ ਬੁੱਢੇ ਤੇ ਆਦਿਕ ਜੇ ਸਮਦਾਏ। ਬਾਬਾ ਬੁੱਢਾ ਸਾਹਿਬ ਤੋਂ ਆ ਲੈ ਕੇ ਜਿੰਨੇ ਸਮੂਹ ਗੁਰੂ ਕੇ ਸਿੱਖ ਸਨ ਗਏ ਸਭ ਸਿੱਖ ਖਡੂਰ ਮਝਾਰੀ। ਸਾਰੇ ਚਲਦੇ ਹੋਏ ਜਿੰਨੇ ਗੁਰੂ ਕੇ ਸਿੱਖ ਖਡੂਰ ਸਾਹਿਬ ਚਲੇ ਗਏ। ਮਾਈ ਭਰਾਈ ਕੇ ਪਾਸ ਮਿਲੇ। ਸਵੇਰੇ ਜਿਹੜੀ ਮਾਤਾ ਭਰਾ ਸਭਰਾਈ ਜਾਂ ਭਰਾਈ ਸੱਸ ਹੈ ਉਹਦੇ ਚ ਪਾਸ ਜਾ ਮਿਲੇ। ਸਗਰੇ ਕਰ ਜੋਰ ਨਮੋ ਪੱਗ ਧਾਰੀ। ਸਾਰਿਆਂ ਨੇ ਗੁਰੂ ਕੀ ਮਾਤਾ ਜਾਣ ਕਰਕੇ ਦੋਵੇਂ ਹੱਥ ਜੋੜ ਕੇ ਚਰਨਾਂ ਦੀ ਸੀਸ ਲਾਏ। ਬੂਜਨ ਕੀਨ ਕਹਾ ਗੁਰ ਅੰਗਦ। ਮਾਤਾ ਸਵਰਾਈ ਤੋਂ ਪੁੱਛਣਾ ਕੀਤਾ ਵੀ ਗੁਰੂ ਅੰਗਦ ਸਾਹਿਬ ਜੀ ਕਿੱਥੇ ਹਨ। ਹੇਰਨ ਕੇ ਹਿਤ ਚਾਹੇ ਹਮਾਰੀ। ਉਹ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਦੇਖਣ ਵਾਸਤੇ ਸਾਡੇ ਚਿੱਤ ਵਿੱਚ ਆਉਣਾ ਹੈ। ਹੋਇਆ ਸਫਲੋ ਸਭ ਕੋ ਇਤ ਆਵਨ। ਇਸ ਕਰਕੇ ਮਾਤਾ ਜੀ ਇਹ ਸਾਰੇ ਗੁਰਸਿੱਖਾਂ ਦਾ ਇੱਥੇ ਆਉਣਾ ਸਫਲ ਹੋ ਜਾਏ। ਪਾਵਨ ਪਾਵਨ ਲੇਹ ਨਿਹਾਰੀ। ਗੁਰੂ ਅੰਗਦ ਸਾਹਿਬ ਦੇ ਪਵਿੱਤਰ ਚਰਨ ਹੈ, ਉਹਨਾਂ ਦੇ ਦਰਸ਼ਨ ਕਰ ਲਈਏ, ਮੱਥਾ ਟੇਕ ਲਈਏ। ਸਰੌਣ ਸੁਨੇ ਸਭ ਕੇ ਬਚਨਾ। ਹਾਂ, ਮਾਤਾ ਸਵਰਾਈ ਜੀ ਨੇ ਬਾਬਾ ਬੁੱਢਾ ਸਾਹਿਬ ਤੋਂ ਲੈ ਕੇ ਸਾਰੇ ਸਿੱਖਾਂ ਦੇ ਬਚਨਾਂ ਨੂੰ ਕੰਨਾਂ ਵਿੱਚ ਸੁਣਿਆ, ਜਾਣੀ ਧਿਆਨ ਨਾਲ ਸੁਣਿਆ। ਨਹਿ ਬਾਕ ਕਹਿਓ ਤਿੰਨ ਸੰਗ ਭਿਰਾਈ। ਸਿੱਖਾਂ ਦੇ ਸਾਥ ਮਾਤਾ ਸਵਰਾਈ ਜੀ ਨੇ ਕੋਈ ਬਚਨ ਨਹੀਂ ਕਿਹਾ, ਕੋਈ ਜਵਾਬ ਨਹੀਂ ਦਿੱਤਾ ਹੈ। ਮੌਨ ਕਰੇ ਮੁਖ ਬੈਠ ਰਹੀ। ਮੁਖੋਂ ਕਹਿੰਦੇ ਚੁੱਪ ਜਾ ਧਾਰਨ ਕਰਕੇ ਬੈਠ ਰਹੀ ਹੈ। ਵਿੱਚ ਭਾਨ ਥਿਰੇ ਸਿੱਖ ਜੇ ਸਮਦਾਈ। ਇਹਨੇ ਸਮੂਹ ਗੁਰੂ ਕੇ ਸਿੱਖ ਹੈ ਉਹ ਘਰ ਦੇ ਵਿੱਚ ਟਿਕੇ ਹੋਏ। ਜਾਣ ਗਏ ਮਨ ਮਾਹ ਤਬੈ। ਬਾਬਾ ਬੁੱਢਾ ਸਾਹਿਬ ਭਾਈ ਸਧਾਰਨ ਫਕੀਰ ਸਾਰ ਸਿਆਣੇ ਗੁਰਸਿੱਖ ਜੀ ਸਾਰੇ ਆਪੋ ਆਪਣੇ ਵਿੱਚ ਜਾਣ ਗਏ। ਗੁਰ ਅੰਗਦ ਜੀ ਕਿਤ ਹੈ ਇਸ ਥਾਈ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇਸ ਥਾਂ ਤੇ ਹੀ ਹੈ ਕਿਤੇ। ਫੇਰ ਕਰੀ ਬੇਨਤੀ ਕਰ ਜੋਰ ਕੈ। ਜਾਣ ਕੇ ਫੇਰ ਮਾਤਾ ਜੀ ਦੇ ਕੋਲ ਬੇਨਤੀ ਕਰ ਦਿੱਤੀ ਹੱਥ ਜੋੜ ਕੇ। ਮਾਈ ਜੀ ਗੁਰ ਦੇਹ ਬਤਾਈ। ਮਾਤਾ ਜੀ ਗੁਰੂ ਅੰਗਦ ਸਾਹਿਬ ਜੀ ਕਿੱਥੇ ਹਨ ਸਾਨੂੰ ਦੱਸ ਦੇਵੋ। ਬੈਨ ਕਹਿਓ ਨਹਿ ਭੈ ਕਰਕੇ। ਗੁਰੂ ਅੰਗਦ ਸਾਹਿਬ ਜੀ ਦਾ ਭੈ ਕਰਕੇ ਮਾਤਾ ਜੀ ਨੇ ਕੋਈ ਬਚਨ ਨਹੀਂ ਕੀਤਾ, ਕੋਈ ਜਵਾਬ ਨਹੀਂ ਦਿੱਤਾ। ਸਭ ਹੋ ਮਿਲ ਬਾਤ ਵਿਚਾਰਨ ਠਾਨੀ। ਸਾਰੇ ਗੁਰਸਿੱਖਾਂ ਨੇ ਮਿਲ ਜੁੜ ਕੇ ਜਿਹੜੀ ਗੱਲਬਾਤ ਵਿਚਾਰ ਲਈ ਹੈ। ਸ੍ਰੀ ਗੁਰ ਅੰਗਦ ਕੀ ਵਰਜੀ। ਇਹ ਮਾਤਾ ਜੀ ਇਸ ਕਰਕੇ ਨਹੀਂ ਰਾਹ ਦਿੱਤੀ, ਕੋਈ ਬੋਲਦੀ ਨਹੀਂ ਵੀ ਗੁਰੂ ਅੰਗਦ ਸਾਹਿਬ ਜੀ ਨੇ ਇਹਨਾਂ ਨੂੰ ਰੋਕਿਆ ਹੋਊਗਾ ਵੀ ਤੂੰ ਦੱਸਣਾ ਨਹੀਂ ਕਿਸੇ ਨੂੰ। ਮਰਜੀ ਬਿਨ ਕਿਉਂ ਸੋ ਬਿਤਾਏ ਨਿਸ਼ਾਨੀ। ਇਸ ਕਰਕੇ ਵੀ ਮਹਾਰਾਜ ਦੀ ਮਰਜ਼ੀ ਤੋਂ ਬਗੈਰ ਤੇ ਮਹਾਰਾਜ ਦੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਵੀ ਸਾਨੂੰ ਜਿੱਥੇ ਵੀ ਮਰਜ਼ੀ ਹੋਈ ਹੈ ਤੂੰ ਸਾਨੂੰ ਜਾਣ ਪਛਾਣ ਲਏਗਾ, ਸਮਝ ਲਏਗਾ। ਸਵੇਰੇ ਉੱਠ ਕੇ ਇੱਧਰ ਉੱਧਰ ਫਿਰਨਾ ਕੀਤਾ ਹੈ। ਕੋਠੜੀ ਦੇਖ ਚਾਹੂ ਦਿਸ ਜਾਣੀ, ਆ ਜਿਹੜੀ ਉਹ ਕੋਠੜੀ ਜੀ ਹੈ ਉਹ ਦੇਖ ਕੇ ਚਾਰੇ ਤਰਫ ਤੋਂ ਜਾਣਿਆ ਹੈ। ਬੰਦ ਇਹੀ ਦਰ ਜਾਣਿਓ ਪਰ ਬਾਕੀ ਜਿਹੜੇ ਮਕਾਨ ਹੈ ਉਹਨਾਂ ਦੇ ਕਮਰਿਆਂ ਦੇ ਦਰਵਾਜ਼ੇ ਖੁੱਲੇ ਆ, ਜਿਹੜੀ ਕੋਠੜੀ ਜੀ ਦਾ ਦਰਵਾਜ਼ਾ ਜਾ ਬੰਦ ਪਿਆ ਲੱਗਦਾ ਹੈ। ਗੁਰ ਹੋਏ ਤਾਂ ਹੋਏ ਥਿਰੇ ਇਸ ਥਾਨੀ, ਜੇ ਗੁਰੰਗਲ ਸਾਹਿਬ ਮਹਾਰਾਜ ਜੀ ਹੋਣਗੇ ਤਾਂ ਇਸੇ ਸਥਾਨ ਤੇ ਟਿਕੇ ਹੋਣਗੇ। ਫੇਰ ਮਿਲੇ ਸਭ ਕੋ ਨਿਰਣੇ ਕਰ, ਬਾਬਾ ਬੁੱਢਾ ਸਾਹਿਬ ਨਾਲ ਸਿੱਖ ਮਿਲ ਗਏ, ਚੰਗੀ ਤਰ੍ਹਾਂ ਨਿਰਣਾ ਕਰ ਲਿਆ ਹੈ ਨਿਸ਼ਚੇ ਇਸ ਕੋਠਰੀ ਮਾਹੀ। ਬਾਬਾ ਬੁੱਢਾ ਸਾਹਿਬ ਨਿਸ਼ਚੇ ਵਾਲੀ ਗੱਲ ਹੈ, ਭਰੋਸੇ ਯਕੀਨ ਵਾਲੀ ਗੱਲ ਹੈ ਜੀ, ਮਹਾਰਾਜ ਗੰਗ ਸਾਹਿਬ ਜੀ ਤਾਂ ਇਹ ਕੋਠੜੀ ਵਿੱਚ ਹੀ ਹੈ। ਬੰਧਨ ਠਾਨ ਭਨੀ ਬੇਨਤੀ, ਸਾਰੇ ਗੁਰਸਿੱਖਾਂ ਨੇ ਨਮਸਕਾਰ ਕਰਕੇ ਤੇ ਫਿਰ ਬੇਨਤੀ ਕਹੀ ਹੈ। ਮਮ ਨਾਮ ਬੁੱਢਾ ਲਖ ਆਇਓ ਇਹਾ ਹੀ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਹੇ ਗੁਰੂ ਅੰਗਦ ਸਾਹਿਬ ਜੀ, ਮੇਰਾ ਨਾਮ ਪਹਿਲਾਂ ਤਾਂ ਬੁੱਢਾ ਸੀ ਤੇ ਗੁਰੂ ਨਾਨਕ ਸਾਹਿਬ ਨੇ ਬਾਬਾ ਬੁੱਢਾ ਕਹਿ ਦਿੱਤਾ, ਮੈਂ ਇਸ ਕਰਕੇ ਜਾਣ ਕੇ ਇੱਥੇ ਆਇਆ। ਸ੍ਰੀ ਗੁਰੂ ਨਾਨਕ ਦੀਨ ਮੁਜੈ ਬਰ, ਗੁਰੂ ਨਾਨਕ ਸਾਹਿਬ ਜੀ ਨੇ ਖੁਸ਼ ਹੋ ਕੇ ਮੈਨੂੰ ਇਹ ਬਰ ਰੂਪ ਵਚਨ ਦਿੱਤਾ ਹੋਇਆ। ਮੈਂ ਜਾਹ ਹੋਇਓ ਹੋਵਾਂ ਪਛਾਣੈ ਤਹਾਂ ਹੀ। ਬਾਬਾ ਬੁੱਢਾ ਸਾਹਿਬ, ਮੈਂ ਵੀ ਜਿੱਥੇ ਮੈਂ ਜਿਸ ਥਾਂ ਵੀ ਹੋਵਾਂਗਾ ਤੂੰ ਉੱਥੇ ਹੀ ਪਛਾਣ ਲਵੇਂਗੇ, ਸਮਝ ਲਏਗਾ। ਸੰਗਤ ਮੇਰੀ ਸਦੀਵ ਕਰੋ, ਕਿਉਂਕਿ ਬਾਬਾ ਬੁੱਢਾ ਸਾਹਿਬ ਤੂੰ ਸਾਡੀ ਹਮੇਸ਼ਾ ਸੰਗਤ ਕਰਦਾ ਹੈ। ਜੇਈ ਰੂਪ ਧਰੋ ਗੁਪਤੈ ਤਵ ਨਾਹੀ, ਜਿਹੜਾ ਵੀ ਅਸੀਂ ਸਰੂਪ ਧਾਰਨ ਕਰਾਂਗੇ ਤੇਥੋਂ ਨੀ ਗੁਪਤ ਰਹੇਗਾ। ਆਪ ਅਲੋਪ ਭਏ ਜਬ ਤੇ, ਇਸ ਕਰਕੇ ਹੇ ਗੁਰੂ ਅੰਗਦ ਸਾਹਿਬ ਜੀ, ਹੁਣ ਗੁਰੂ ਨਾਨਕ ਸਰੂਪ ਤੁਸੀਂ ਹੋ, ਆਪ ਜਦੋਂ ਦੇ ਇੱਥੇ ਆ ਕੇ ਅਲੋਪ ਹੋ ਗਏ ਹੋ। ਤਬ ਤੇ ਬਹੁ ਵਿਆਕੁਲ ਦੇਖੇ ਬਿਨਾ, ਹਾਂ ਮਹਾਰਾ ਆਪ ਦੇ ਦਰਸ਼ਨ ਦਾਰ ਦੇਖੇ ਤਾਂ ਗੁਰਸਿੱਖ ਬਹੁਤ ਵਿਆਕੁਲ ਹੋ ਰਹੇ। ਆਨ ਭਏ ਤੁਮ ਗੋਪ ਇਹਾ, ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਰਤਾਰਪੁਰ ਵਿੱਚ ਆ ਕੇ ਇੱਥੇ ਅਲੋਪ ਗਏ ਹੋ। ਕਿਤ ਸੰਗਤ ਜਾਏ ਅਧੀਰ ਮਨਾ, ਮਹਾਰਾਜ ਗੁਰੂ ਨਾਨਕ ਕੀ ਸੰਗਤ ਕਿੱਧਰ ਨੂੰ ਜਾਵੇ, ਧੀਰ ਤੋਂ ਰਹਿਤ ਹੋ ਰਹੀ ਹੈ ਮਨ ਵਿੱਚ। ਖੋਜ ਫਿਰੇ ਬਹੁ ਚਿੰਤ ਕਰੇ, ਚਿੰਤਾ ਕਰਕੇ ਬੜੇ ਥਾਵਾਂ ਤੇ ਖੋਜਦੇ ਲੱਭਦੇ ਫਿਰੇ। ਨਹਿ ਦੇਖਤ ਭੇ ਕਿਸ ਥਾਨ ਜਨਾ, ਹਾਂ ਮਹਾਰਾਜ ਜਿਹੜੇ ਆਪ ਦੇ ਦਾਸ ਹੈ ਕਿਸੇ ਥਾਂ ਵੀ ਦੇਖ ਕੇ ਜਾਣਿਆ ਨੀ, ਸਮਝ ਨੀ ਸਕੇ। ਆਵਹ ਬਾਹਿਰ ਰੂਪ ਦਿਖਾਵਾ, ਇਸ ਕਰਕੇ ਇਹ ਗੁਰੂ ਨਾਨਕ ਸਾਹਿਬ ਦੇ ਗੁਰੂ ਅੰਗਦ ਸਾਹਿਬ ਸਰੂਪ, ਆਓ ਬਾਹਰ ਦਰਸ਼ਨ ਦਿਖਾਓ। ਸੇਵਹ ਸਿੱਖ ਆਨੰਦ ਘਨਾ, ਹਾਂ ਜਿਸ ਕਰਕੇ ਮਹਾਰਾਜ ਸੇਵਕ ਸਿੱਖ ਆਪਦੀ ਸੇਵਾ ਕਰਨ ਤੇ ਬੜਾ ਆਨੰਦ ਹੋਵੇ ਨੈਣ। ਯੋ ਕਹਿ ਬੁੱਢੇ ਨੇ ਆਪਣੇ ਹੱਥ, ਇਸ ਤਰ੍ਹਾਂ ਅਰਦਾਸ ਬੇਨਤੀ ਦੇ ਲਫ਼ਜ਼ ਕਹਿ ਕੇ ਬਾਬਾ ਬੁੱਢਾ ਸਾਹਿਬ ਜੀ ਆਪਣੇ ਹੱਥਾਂ ਨਾਲ ਉਖਾਰ ਚਿਨਿਓ ਦਰ ਖੋਲਣ ਕੀਨਾ, ਦਰਵਾਜ਼ਾ ਜਾਂ ਚਿਣਿਆ ਸੀ ਉਹਨੂੰ ਕਹਿੰਦੇ ਉਖਾੜ ਕੇ ਖੋਲ ਲੈਣਾ ਕੀਤਾ। ਬੈਠ ਸਮਾਧ ਅਗਾਧ ਕਰੇ, ਕੀ ਦੇਖਿਆ ਗੁਰੂ ਅੰਗਦ ਸਾਹਿਬ ਜੀ ਬੈਠ ਕੇ ਅਗਾਧ ਸਰੂਪ ਵਿੱਚ ਸਮਾਧੀ ਲਾ ਰਹੇ ਹੈ। ਕਵਲਾਸਨ ਕਵਲਾਸ ਕੇ ਉਪਰ ਸੁੰਭ ਅਸੀਨਾ, ਕਵਲਾਸ ਦੇ ਕਮਲਾਸ ਕੇ ਉੱਪਰ ਜਿਵੇਂ ਉਹ ਕੈਲਾਸ਼ ਪਰਬਤ ਉੱਪਰ ਕਹਿੰਦੇ ਸ਼ਿਵ ਜੀ ਸਮਾਧੀ ਲਾ ਕੇ ਬੈਠਾ ਹੁੰਦਾ ਹੈ, ਉਹ ਗੁਰੂ ਅੰਗਦ ਸਾਹਿਬ ਜੀ ਦਿਸੇ ਹਨ। ਸਾਤ ਬ੍ਰਿਤੀ ਸਮੁਦਾਏ ਰਖੀਕ, ਹਾਂ ਬ੍ਰਿਤੀ ਮਨ ਦੀ ਸ਼ਾਂਤ ਹੋਈ ਹੈ, ਜਿੰਨੀਆਂ ਬ੍ਰਿਤੀ ਇੰਦਰੀਆਂ ਉਹ ਟਿਕੀਆਂ ਹੋਈਆਂ। ਅਚੰਚਲ ਹੈ ਇੱਕ ਰੂਪ ਬਹੀ ਬਲੀਨਾ, ਇੰਦਰੀ ਨਾ ਦੇਖ ਰਹੀ ਹੈ ਨਾ ਸੁਣ ਰਹੀ ਹੈ, ਕੋਈ ਕਿਰਿਆ ਨਹੀਂ, ਅਚੰਚਲ ਬੈਠੀ ਹੈ ਸੋਹਣੇ। ਅਚੰਚਲ ਹੈ, ਚੰਚਲ ਹੈ ਇੱਕ ਰੂਪ ਬਲੀਨਾ, ਹਾਂ ਇਸ ਤਰ੍ਹਾਂ ਇੱਕੋ ਰੂਪ ਦੇ ਵਿੱਚ ਲੀਨ ਹੋ ਰਹੀਆਂ। ਫੇਰ ਸਭੈ ਇੱਕ ਜੋਰ ਖਰੇ, ਹਾਂ ਉਸ ਵੇਲੇ ਇਸ ਤਰ੍ਹਾਂ ਮਹਾਰਾਜ ਦਾ ਸਰੂਪ ਦੇਖ ਕੇ ਸਾਰੇ ਕਹਿੰਦੇ ਹੱਥ ਜੋੜ ਕੇ ਖੜੋਤੇ ਹੋਏ। ਅਬ ਬੰਧਨ ਠਾਨ ਹੈ ਹੋਏ ਪ੍ਰਸੀਨਾ, ਹਾਂ ਹਿਰਦੇ ਦੇ ਨਾਲ ਸ਼ਰਧਾ ਨਾਲ ਨਮਸਕਾਰਾਂ ਕਰ ਰਹੇ ਹੈ ਤੇ ਵੀ ਦਰਸ਼ਨ ਕਰ ਰਹੇ। ਨਾ ਹੈ ਸਮਾਧ ਅਗਾਧ ਛੁੱਟੀ, ਪ੍ਰਸੰਨ ਹੋ ਰਹੇ ਹੈ ਪਰ ਫੇਰ ਵੀ ਗੁਰੂ ਲੰਗਰ ਸਾਹਿਬ ਜੀ ਐਸੀ ਅਗਾਸ ਡੂੰਘੀ ਸਮਾਧੀ ਲੱਗੀ ਹੈ, ਖੁੱਲ ਨਹੀਂ ਸਕੀ ਹੈ। ਪੁਨ ਮਾਈ ਪਿਰਾਈ ਕੇ ਸਾਥ ਕਹੈ, ਫਿਰ ਮਾਤਾ ਸਭਰਾਈ ਦੇ ਸਾਥ ਉਸੇ ਕਹਿਣ ਲੱਗੇ ਹੈ, ਆਪ ਕਹੋ ਜਿਮ ਬਾਹਰ ਆਵੈ। ਹੈ ਮਾਤਾ ਜੀ, ਆਪ ਤੁਸੀਂ ਕਹੋ ਜਿਵੇਂ ਗੁਰੂ ਅੰਗਦ ਸਾਹਿਬ ਜੀ ਬਾਹਰ ਆ ਜਾਣ। ਦੀਨ ਦਿਆਲ ਕੀ ਬਾਣ ਹੈ, ਕਿਰਪਾ ਤੇ ਦਿਆਲਤਾ ਕਰਨ ਵਾਲੀ ਜਿਨ੍ਹਾਂ ਦੀ ਬਾਣ ਹੈ, ਸੁਭਾਅ ਹੈ। ਕੀਨ ਸਭੈ ਬਿਨਤੀ ਕਰ ਜੋਰ, ਮਾਤਾ ਜੀ ਨਾਲ ਮਿਲ ਕਰਕੇ ਸਾਰਿਆਂ ਗੁਰਸਿੱਖਾਂ ਨੇ ਹੱਥ ਜੋੜ ਜੋੜ ਕੇ ਬੇਨਤੀਆਂ ਕੀਤੀਆਂ, ਕਰੋ ਕਰਨਾ ਗਨ ਸਿੱਖਿਆ ਚਾਹੇ। ਆਪ ਜੀ ਦੇ ਦਰਸ਼ਨ ਕਰਿਆ ਚਾਹੁੰਦੇ ਆਸਨ ਆਸਨ ਵਾਂਗ ਸਿੰਘ ਦੇਵ ਦਿਦਾਰ ਕਲੂਖ ਦਹੈ, ਸਾਨੂੰ ਦਰਸ਼ਨ ਦਾਰ ਦੇਵੋ ਜਿਹੜੇ ਦੁੱਖ ਪਾਪ ਹੈ ਦਗਦ ਹੋ ਜਾਣ। ਦਾਸ ਉਧਾਰਨ ਕੋ ਇਸ ਕਾਰਨ, ਕਿਉਂਕਿ ਦਾਸਾਂ ਉਧਾਰ ਕਰਨ ਵਾਸਤੇ ਇਸੇ ਕਾਰਨ ਕਰਕੇ ਆਪ ਗੁਰੂ ਨੇ ਦਈ ਗੁਰ ਗਾਦੀ। ਗੁਰੂ ਨਾਨਕ ਸਾਹਿਬ ਆਪ ਜੀ ਨੇ, ਗੁਰੂ ਨਾਨਕ ਸਾਹਿਬ ਨੇ ਆਪ ਹੀ ਤੁਹਾਨੂੰ ਗੁਰਤਾ ਗੱਦੀ ਬਖਸ਼ੀ ਹੈ। ਸੋ ਅਬ ਕਾਰਜ ਕਿਉਂ ਨਾ ਕਰੋ, ਜੋ ਗੁਰੂ ਅੰਗਦ ਸਾਹਿਬ ਜੀ ਤੁਹਾਨੂੰ ਆਗਿਆ ਕੀਤੀ ਹੈ ਦਾਸਾਂ ਦੇ ਉਧਾਰ ਦਾ, ਉਹ ਕੰਮ ਤੁਸੀਂ ਕਿਉਂ ਨਹੀਂ ਕਰਦੇ? ਪਰਮਾਰਥ ਕੇ ਹਿਤ ਸਿੱਖਿਆ ਆਬਾਦੀ, ਹਾਂ ਗਿਆਨ ਬ੍ਰਹਮ ਗਿਆਨ ਬਖਸ਼ਣ ਵਾਸਤੇ, ਸਿੱਖਾਂ ਦੀ ਆਬਾਦੀ ਪ੍ਰਫੁੱਲਤਾ ਕਰਨ ਵਾਸਤੇ, ਹਿਰਦਿਆਂ ਨੂੰ ਖਿਡਾਉਣ ਵਾਸਤੇ। ਦਾਸਨ ਕੋ ਉਪਦੇਸ਼ ਬਤਾਵੋ, ਇਸ ਕਰਕੇ ਮਹਾਰਾਜ ਜਿੰਨੇ ਅਸੀਂ ਦਾਸ ਆਏ ਹਾਂ ਬਾਹਰ ਆ ਕੇ ਸਾਨੂੰ ਉਪਦੇਸ਼ ਦਿੜਾਓ ਦੱਸੋ। ਨਾਮ ਜਪਾਵੋ ਜੇ ਪੱਕੇ, ਨਾਮ ਜਪਾਓ ਸੰਗਤ ਬੈਠ ਕੇ ਮੰਗਲ ਸਾਹਿਬ, ਇਸ ਤਰ੍ਹਾਂ ਮਹਾਰਾਜ ਸਥਿਤ ਹੋ ਕੇ ਮੰਗਲਾਚਾਰ ਖੁਸ਼ੀਆਂ ਬਖਸ਼ਣਾ ਕਰੀਏ। ਦਾਸਨ ਕੀ ਬੇਨਤੀ ਸੁਣ ਕੇ, ਉਸ ਵੇਲੇ ਸਾਰੇ ਗੁਰਸਿੱਖ ਸਿੱਖ ਸੇਵਕਾਂ ਦੀਆਂ ਬੇਨਤੀਆਂ ਨੂੰ ਸੁਣ ਕੇ, ਗਿਣਤੀ ਤਜ ਆਨ ਸੋ ਬਾਹਰ ਆਏ। ਗਿਣਤੀ ਵਿਚਾਰ ਸੀ ਛੱਡ ਕੇ ਗੁਰੂ ਅੰਗਦ ਸਾਹਿਬ ਜੀ ਉਹ ਕੋਠੜੀ ਤੋਂ ਬਾਹਰ ਆ ਗਏ। ਪੀਤ ਹੈ ਰੰਗ ਸੋ ਦੁਬਰੇ ਅੰਗ, ਹਾਂ ਜਿਹੜਾ ਸਰੀਰ ਦਾ ਰੰਗ ਹੈ ਪੀੜਾ ਹੋਇਆ ਹੋਇਆ ਹੈ, ਤੇ ਸਰੀਰ ਦੇ ਜਿਹੜੇ ਅੰਗ ਤੰਗ ਹੈ ਸਾਰੇ ਦੁਬਲੇ ਜੇ ਕਮਜ਼ੋਰ ਹੋਏ ਲਿੱਸੇ ਹੋਏ ਪਏ। ਉਮੰਗ ਮਹਾ ਗੁਰ ਜਿਉਂ ਦਰਸਾਏ, ਇਸ ਤਰ੍ਹਾਂ ਕਹਿੰਦੇ। ਫੇਰ ਵੀ ਬੜਾ ਭਾਰੀ ਉਰਸ਼ਾ ਗੁਰਸਿੱਖਾਂ ਦੇ ਅੰਦਰ ਜਦੋਂ ਦਰਸ਼ਨ ਕੀਤੇ ਹਨ। ਦੇਖਤ ਭੇ ਤਿੰਨ ਦਾਸਨ ਕੋ, ਉਸ ਵੇਲੇ ਗੁਰੂ ਅੰਗਦ ਸਾਹਿਬ ਜੀ ਨੇ ਉਹਨਾਂ ਦਾਸਾਂ ਨੂੰ ਦੇਖਣਾ ਕੀਤਾ ਹੈ। ਗੁਰੂ ਨਾਨਕ ਪਾਸ ਜੋ ਥੇ ਸਮਦਾਏ, ਸਮੂਹ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਰਹਿੰਦੇ ਸੀ, ਕਰਤਾਰਪੁਰ ਸਾਹਿਬ, ਭਾਈ ਫਕੀਰ ਸਧਾਰਨ, ਬਾਬਾ ਬੁੱਢਾ ਸਾਹਿਬ ਵਰਗੇ। ਪ੍ਰੇਮ ਪਰਵਾਹ ਬਦਿਓ ਉਰਮੈ, ਉਸ ਵੇਲੇ ਗੁਰੂ ਅੰਗਦ ਸਾਹਿਬ ਜੀ ਨੇ ਉਹ ਗੁਰੂ ਨਾਨਕ ਸਾਹਿਬ ਦੇ ਪੁਰਾਤਨ ਸਿਆਣਾ ਗੁਰਸਿੱਖਾਂ ਨੂੰ ਦੇਖ ਕੇ ਹਿਰਦੇ ਵਿੱਚ ਪ੍ਰੇਮ ਦਾ ਪ੍ਰਭਾਵ ਵੱਧ ਗਿਆ। ਉਚਰਿਓ ਤਬ ਅਲੇਕ ਸਲੋਕ ਬਣਾਏ, ਉਸ ਵੇਲੇ ਬਣਾਸ ਵਾਰ ਕੇ ਆਪਣੇ ਮੁਖ ਤੋਂ ਇੱਕ ਪਹਿਲਾ ਸਲੋਕ ਉਚਾਰਨ ਕੀਤਾ। ਇਹ ਪਹਿਲੇ ਦਿਨ ਦਾ ਉਪਦੇਸ਼ ਹੈ ਗੁਰੂ ਅੰਗਦ ਸਾਹਿਬ ਜੀ। ਸ੍ਰੀ ਮੁਖ ਵਾਕ ਮਹੱਲਾ ਦੂਜਾ, ਜਿਸ ਪਿਆਰੇ ਸਿਓ ਨੇ ਹੋ, ਸੰਬੋਧਨ ਕਰਕੇ ਕਹਿੰਦੇ ਹੈ ਜਿਸ ਗੁਰੂ ਨਾਨਕ ਸਾਹਿਬ ਪਿਆਰੇ ਨਾਲ ਸਾਡਾ ਸਾਰਿਆਂ ਦਾ ਪ੍ਰੇਮ ਸੀ, ਤਿਸ ਆਗੈ ਮਰ ਚੱਲੀ ਹੈ। ਆਪਣੇ ਸੰਬੰਧ ਵਿੱਚ ਕਹਿੰਦੇ ਆ ਗੁਰੂ ਨਾਨਕ ਸਾਹਿਬ ਜੀ ਸੱਚ ਜਾਣ ਤੋਂ ਪਹਿਲਾਂ ਸਾਨੂੰ ਇਸ ਸੰਸਾਰ ਤੋਂ ਮਰ ਕੇ ਚਲੇ ਜਾਣਾ ਚਾਹੀਦਾ ਸੀ। ਤ੍ਰਿਗ ਜੀਵਨ ਸੰਸਾਰ, ਸੰਸਾਰ ਦੇ ਵਿੱਚ ਜੀਵਣਾ ਇਹ ਤਾਂ ਤ੍ਰਿਕਾਰ ਜੋਗੀ ਤਾਕੈ ਪਾਛੈ ਜੀਵਣਾ, ਨਾਨਕ ਸਾਹਿਬ ਤੋਂ ਬਾਲ ਵਿੱਚ ਕਹਿੰਦੇ ਜਿਹੜਾ ਸੰਸਾਰ ਦੇ ਵਿੱਚ ਜਿਉਣਾ ਉਹ ਜਿਉਣੇ ਨੂੰ ਤ੍ਰਿਕਾਰ ਹੈ। ਇਹ ਸਤਿਗੁਰੂ ਨਾਲ ਸਾਡਾ ਪ੍ਰੇਮ ਸੀ, ਉਹਨਾਂ ਤੋਂ ਸਾਨੂੰ ਸਰੀਰ ਛੱਡ ਕੇ ਪਹਿਲੇ ਚਲੇ ਜਾਣਾ ਚਾਹੀਦਾ। ਸਵਈਆ ਸ੍ਰੀ ਮੁਖ ਤੇ ਇਮ ਬੋਲ ਪ੍ਰਭੂ, ਇਸ ਤਰ੍ਹਾਂ ਪਰਮੇਸ਼ਰ ਗੁਰੂ ਅੰਗਦ ਸਾਹਿਬ ਜੀ ਨੇ ਮੁੱਖੋ ਇਹ ਬਾਣੀ ਦਾ ਸਲੋਕ ਬੋਲ ਕੇ, ਸਭ ਬੀਚ ਗੁਰੂ ਤਬ ਬੈਠ ਗਏ, ਸਾਰਿਆਂ ਗੁਰਸਿੱਖਾਂ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਤਦੋਂ ਬੈਠ ਗਏ। ਜੇ ਸਿੱਖ ਹੈ ਸਮੁਦਾਏ ਤਹਾਂ, ਉੱਥੇ ਜਿਹੜੇ ਸਮੂਹ ਸਿੱਖ ਆਏ ਬੇਅੰਤ ਬੇਅੰਤ, ਤਿੰਨ ਦੇ ਦਰਸ਼ਨ ਦਰਸ਼ਨ ਪ੍ਰਸੰਨ ਕਏ। ਉਹਨਾਂ ਸਾਰਿਆਂ ਨੂੰ ਦਰਸ਼ਨ ਦੇ ਕੇ ਮਹਾਰਾਜ ਨੇ ਪ੍ਰਸੰਨ ਕਰ ਦਿੱਤਾ। ਧੀਰਜ ਦੀਨ ਭਜੋ ਸਤਨਾਮ, ਸਾਰਾ ਗੁਰਸਿੱਖਾਂ ਨੂੰ ਧੀਰਜ ਹੌਸਲਾ ਦਿੱਤਾ ਵੀ ਤਕੜੇ ਹੋ ਕੇ ਸਤਨਾਮ ਵਾਹਿਗੁਰੂ ਭਜੋ ਜਪੋ। ਰਹੇ ਤਿਸ ਧਾਮ ਆਹਾਰ ਖਏ, ਹਾਂ ਇਸ ਤਰ੍ਹਾਂ ਉੱਥੇ ਘਰ ਵਿੱਚ ਹੀ ਰਹੇ ਅਖਰੂਰ ਵਿੱਚ ਤੇ ਭੋਜਨ ਛਕਿਆ ਹੈ। ਦਾਸ ਲੱਗੇ ਪੱਗ ਸੇਵਨ ਕੋ, ਉਸ ਵੇਲੇ ਜਿੰਨੇ ਗੁਰੂ ਘਰ ਦੇ ਦਾਸ ਹੈ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੀ ਸੇਵਾ ਕਰਨ ਲੱਗ ਪਏ। ਅਹਮੇਵ ਬਿਨਾ ਗੁਰਦੇਵ ਥੇ, ਇਧਰ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਹੰਕਾਰ ਤੋਂ ਬਿਨਾ ਉਹ ਸਾਰਿਆਂ ਦੇ ਦੇਵ ਪ੍ਰਕਾਸ਼ ਰੂਪ ਪੂਜਨੀਕ ਹੋ ਰਹੇ। ਜੋ ਸਿੱਖ ਸੇਵਕ ਸ੍ਰੀ ਗੁਰੂ ਨਾਨਕ, ਜੋ ਵੀ ਗੁਰੂ ਨਾਨਕ ਸਾਹਿਬ ਦੇ ਸਿੱਖ ਸੇਵਕ ਸਨ, ਸੋ ਸੁਣ ਕੇ ਸਭ ਆਵਤ ਹੈ, ਸਾਰੇ ਸੁਣ ਸੁਣ ਕੇ ਕਹਿੰਦੇ ਚਲੇ ਆਉਂਦੇ ਖਡੂਰ ਸਾਹਿਬ ਵੱਲ ਨੂੰ। ਗਾਦੀ ਲਈ ਗੁਰਤਾ ਗੁਰ ਅੰਗਦ, ਦੂਸਰੇ ਨੂੰ ਦੱਸਦੇ ਆ ਵੀ ਗੁਰੂ ਨਾਨਕ ਸਾਹਿਬ ਜੀ ਤੋਂ ਗੁਰਤਾ ਗੱਦੀ ਜਿਹੜੀ ਗੁਰੂ ਅੰਗਦ ਸਾਹਿਬ ਜੀ ਨੇ ਪ੍ਰਾਪਤ ਕਰ ਲਈ। ਸੋ ਬਿਜਤੇ ਸੁਣ ਪਾਵਤ ਹੈ, ਸੁਣਨਾ ਪਾਉਂਦੇ ਆ ਵੀ ਹੁਣ ਛੋ ਮਹੀਨਿਆਂ ਤੋਂ ਬਾਅਦ ਉਹ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਵਿੱਚ ਪ੍ਰਗਟ ਹੋ ਗਏ। ਦੇਖਤ ਜੋਤ ਮਹਾਂਮੁਖ ਜਾਗਤ, ਦੇਖਦੇ ਮਹਾਰਾਜ ਦੀ ਮੁਖ ਦੇ ਉੱਪਰ ਬੜੀ ਜੋਤ ਪ੍ਰਕਾਸ਼ ਰਹੀ ਹੈ। ਜੋ ਨਟ ਸਾਂਗ ਬਨਾਵਤ ਹੈ, ਵਿੱਚ ਹੀ ਕਹਿੰਦੇ ਵੀ ਜਿਵੇਂ ਜਿਹੜਾ ਨਟ ਹੈ ਤਮਾਸ਼ਗੀਰ ਉਹ ਸਾਂਗ ਜਿਹਾ ਬਣਾ ਲੈਂਦਾ ਹੈ। ਏਕ ਹੀ ਵੇਖ ਅਨੇਕ ਧਰੇ, ਜਿਹੜਾ ਨਟ ਜਿਹਾ ਹੁੰਦਾ ਤਮਾਸ਼ਗੀਰ ਜਿਹਾ ਹੁੰਦਾ ਅਨੇਕਾਂ ਤਰ੍ਹਾਂ ਦੇ ਵੇਖ ਜੇ ਭਾਵ ਭੇਖ ਧਾਰ ਲੈਂਦਾ, ਕਿਤੇ ਫਕੀਰਾ ਫਕੀਰ ਬਣ ਜਾਂਦਾ, ਕਿਤੇ ਫਕੀਰ ਦਾ ਸੇਵਕ ਬਣ ਜਾਂਦਾ। ਸਭ ਲੋਕਨ ਕੋ ਬਿਰਮਾਵਤ ਹੈ, ਸਾਰੇ ਜਿਹੜੇ ਤਮਾਸ਼ਾ ਦੇਖਣ ਵਾਲੇ ਲੋਕ ਆ ਉਹਨਾਂ ਨੂੰ ਪ੍ਰਚਾਰ ਲੈਂਦਾ ਪ੍ਰਵਾਹ ਲੈਂਦਾ ਬੋਲ ਲੈਂਦਾ ਹੈ। ਇਸ ਤਰ੍ਹਾਂ ਹੀ ਇਹ ਗੁਰੂ ਨਾਨਕ ਸਾਹਿਬ ਜੀ ਨੇ ਉਹ ਨਟ ਵਾਂਗ ਜਿਵੇਂ ਉਹਨੇ ਉਹ ਕਈ ਰੂਪ ਭੇਖ ਧਾਰ ਲੈਂਦਾ, ਹੁਣ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਦੂਸਰਾ ਭੇਖ ਦੂਸਰਾ ਸਰੂਪ ਧਾਰਨ ਕਰ ਲਿਆ, ਜਾਮਾ ਬਦਲ ਲਿਆ ਹੈ। ਗੁਰੂ ਸਾਹਿਬ ਜੀਓ।